ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਹੰਤਾ ਮਮਤਾ ਜਿਨ ਤਜੀ ਹਰਖ ਸ਼ੋਕ ਇਕ ਸਾਰ ਤਿੰਨ ਸੰਤਨ ਕਰ ਬੰਦਨਾ ਕਰਹੋ ਕਥਾ ਉਚਾਰ ਹੰਤਾ ਮਮਤਾ ਜਿਨ ਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਗ੍ਰੰਥੀ ਸਾਹਿਬਾਨ ਦੇ ਰਾਹੀਂ ਹਰ ਸਤਿਕਾਰ ਸਹਿਤ ਹੋਈ ਹੈ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਜਾ ਬਾਣੀ ਦਾ ਜਾਪ ਪਾਠ ਹੋਇਆ ਹੈ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਸੰਗੀਤ ਦੇ ਨਿਰ ਵਿੱਚ ਰਾਗੀ ਸਿੰਘਾਂ ਰਾਹੀਂ ਕੀਰਤਨ ਹੋਇਆ ਹੈ ਆ ਮਾਈ ਭਾਈ ਸਤਿਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਜੋ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ ਜਿਸ ਤਰ੍ਹਾਂ ਆਪ ਜੀ ਭੂਟਾਨ ਦੇ ਇਲਾਕੇ ਵਿੱਚ ਗਏ ਗਰੀਬ ਤਰਖਾਣ ਦੀ ਛਪਰੀ ਜੀ ਢਾ ਕੇ ਗਰੀਬੀ ਕੱਢ ਦਿੱਤੀ ਉਹਨੇ ਸੋਹਣੇ ਮਕਾਨ ਮਹਿਲ ਬੇਅੰਤ ਮਾਇਆ ਬਖਸ਼ ਦਿੱਤੀ ਉਹ ਛਪਰੀ ਜੀ ਕੱਚੇ ਭਾਂਡੇ ਦੇ ਤੋੜਨ ਕਰਕੇ ਮਰਦਾਨੇ ਨੂੰ ਭੁਲੇਖਾ ਪੈ ਗਿਆ ਸੀ ਅਤੇ ਮਹਾਰਾਜ ਨੂੰ ਕਿਹਾ ਮਹਾਰਾਜ ਵੀ ਇਹਨੇ ਚੰਗਾ ਕੀਤਾ ਤੁਸੀਂ ਮਾੜਾ ਕੀਤਾ ਮਹਾਰਾਜ ਕਹਿੰਦੇ ਵੀ ਸੇਵਾ ਕੀਤੀ ਤਾਂ ਫਲ ਬਖਸ਼ਿਆ ਇਸਨੂੰ ਇਸ ਤਰ੍ਹਾਂ ਜਦੋਂ ਇਹ ਵਾਪਸ ਗਿਆ ਅਤੇ ਦੇਖਿਆ ਜਿੱਥੇ ਉਹ ਛਪੜੀ ਤੋੜੀ ਉੱਥੇ ਮਹਿਲ ਉਸਰਿਆ ਪਿਆ ਸੋਨੇ ਦੇ ਭਾਂਡੇ ਮਾਇਆ ਨਾਲ ਭਰੇ ਪਏ। ਉਸਨੇ ਜਾਣਿਆ ਕਿ ਪਰਮੇਸ਼ਰ ਹੀ ਇਸ ਰੂਪ ਵਿੱਚ ਆ ਕੇ ਸਭ ਕੁਛ ਬਖਸ਼ਿਸ਼ ਕਰ ਗਿਆ। ਪਛਤਾਵਾ ਕਰ ਰਿਹਾ ਵੀ ਮੈਂ ਉਹਨਾਂ ਦੀ ਸੇਵਾ ਅਤੇ ਉਹਨਾਂ ਨੂੰ ਪਛਾਣ ਕਿਉਂ ਨਹੀਂ ਸਕਿਆ ਹੈ। ਇਸ ਤਰ੍ਹਾਂ ਸਮੁੰਦਰ ਦੇ ਕਿਨਾਰੇ ਜਾ ਬੈਠੇ, ਇੱਥੇ ਨਗਰ ਵਿੱਚ ਤੋਂ ਬਾਰ ਬਾਰ ਬੈਠੇ, ਇੱਕ ਅਜਾਲੀ ਦੁੰਬੇ ਚਰਾ ਰਿਹਾ ਹੈ। ਉਹ ਦੇਖ ਕੇ ਸਤਿਗੁਰੂ ਕੋਲ ਆਇਆ, ਕਹਿਣ ਲੱਗਿਆ ਮਹਾਰਾਜ ਇੱਕ ਦੁੰਬਾ ਮਾਰੋ ਅਤੇ ਪਕਾਓ ਅਤੇ ਛਕੋ ਛਕਾਓ, ਕਿਉਂਕਿ ਇਸ ਇਲਾਕੇ ਵਿੱਚ ਸਾਡੇ ਦੇਸ਼ ਵਿੱਚ ਇਹ ਅੰਨ ਹੈ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਉਹ ਇਹਨੂੰ ਸਮਤ ਬਖਸ਼ਣ ਵਾਸਤੇ ਅਤੇ ਅਸੀਂ ਚੇਸ਼ਟਾ ਕੀਤੀ, ਕਹਿੰਦੇ ਵੀ ਤੂੰ ਹੀ ਮਾਰ ਤੂੰ ਹੀ ਪਕਾ। ਇਹਨੇ ਮਾਰਿਆ ਦੁੰਬਾ ਜਾ, ਸੂਰਜ ਦੇ ਮੰਤਰ ਦਾ ਜਾਪ ਜਾ ਕੀਤਾ, ਸਵਾ ਪੈਰ ਤੱਕ ਪਕਾ ਕੇ ਮਹਾਰਾਜ ਅੱਗੇ ਲਿਆ ਰੱਖਿਆ। ਗੁਰੂ ਮਹਾਰਾਜ ਕਹਿੰਦੇ ਵੀ ਇਹ ਦੁੰਬੇ ਦੀਆਂ ਹੱਡੀਆਂ ਹੁੱਡੀਆਂ ਜਾਂ ਉੱਪਰਲਾ ਚਮੜਾ ਜਾ ਜਿਹੜਾ ਲਿਆ ਕੇ ਇੱਥੇ ਰੱਖ। ਇਹਨੇ ਉਹ ਹੱਡੀਆਂ ਜਿਹੀਆਂ ਇਕੱਠੀਆਂ ਕਰਕੇ ਉਹ ਖਰੜੀ ਵਿੱਚ ਪਾ ਕੇ ਅੱਗੇ ਰੱਖ ਦਿੱਤਾ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਵੀ ਦੁੰਬੇ ਉੱਠ ਅਤੇ ਤੂੰ ਚਰਨ ਲੱਗ। ਬਚਨ ਕਹਿਣ ਨਾਲ ਹੀ ਉਹ ਜਿਉਂਦਾ ਹੋ ਗਿਆ। ਲੱਗ ਗਿਆ ਦਿਨ ਕੇ ਮਾਰਨ ਕਾ ਚਰਨ, ਦੇਖ ਕੇ ਜਾਲੀ ਚਰਜਿਆ ਹੋਇਆ, ਸਤਿਗੁਰੂ ਦੀ ਮਹਿਮਾ ਜਾਣੀ ਹੈ। ਫਿਰ ਕਹਿਣ ਲੱਗਿਆ ਮਹਾਰਾਜ ਕੋਈ ਸੇਵਾ? ਮਹਾਰਾਜ ਕਹਿੰਦੇ ਆ ਸ਼ਹਿਰ ਵਿੱਚ ਸ਼ਾਹੂਕਾਰ ਹੈਗਾ ਹੈ, ਉਹਨੂੰ ਸਾਡੇ ਕੋਲ ਲਿਆ, ਉਹਨੂੰ ਲੈ ਆਇਆ ਹੈ। ਮਹਾਰਾਜ ਕਹਿੰਦੇ ਵੀ ਜੇ ਤੇਰੇ ਘਰ ਕੋਈ ਅੰਨ ਹੈਗਾ ਤਾਂ ਲਿਆ। ਕਹਿਣ ਲੱਗਿਆ ਮਹਾਰਾਜ ਇਸ ਇਲਾਕੇ ਵਿੱਚ ਅੰਨ ਨਹੀਂ ਹੁੰਦਾ ਹੈ, ਜੇ ਹੁਕਮ ਹੋਵੇ ਥੋੜ੍ਹਾ ਬਹੁਤਾ ਢੂੰਡ ਕੇ ਮੈਂ ਲੈ ਆਉਂਦਾ ਹਾਂ। ਸਿਰਫ ਇੱਕ ਸਿਰ ਕਣਕ ਹੀ ਇਸ ਨਗਰ ਵਿੱਚੋਂ ਹਾਸਲ ਹੋਈ ਹੈ। ਰਾਜੇ ਨੂੰ ਨਾਲ ਲਿਆਂਦਾ ਹੈ। ਮਹਾਰਾਜ ਕਹਿੰਦੇ ਵੀ ਇਹਨੂੰ ਧਰਤੀ ਵਿੱਚ ਬੀਜੋ, ਇਸ ਤੋਂ ਹੀ ਬਹੁਤਾ ਅੰਨ ਵੱਧ ਜਾਏਗਾ। ਇਸ ਤਰ੍ਹਾਂ ਆਪ ਜੀ ਨੇ ਕਲਾ ਵਰਤਾਈ, ਉਹ ਬੀਜਣ ਨਾਲ ਬੜੀ ਸੰਘਣੀ ਉੱਗੀ ਹੈ, ਥੋੜ੍ਹੇ ਦਿਨਾਂ ਵਿੱਚ ਪੱਕ ਗਈ ਹੈ। ਇਸ ਤਰ੍ਹਾਂ ਅੰਨ ਦੀ ਬਖਸ਼ਿਸ਼ ਕਰ ਦਿੱਤੀ। ਫਿਰ ਇਸੇ ਤਰ੍ਹਾਂ ਉਹ ਪੱਥਰ ਜਿਹਾ ਉਹਨੂੰ ਝਾੜ ਕੇ ਉਹਦੇ ਵਿੱਚੋਂ ਅੱਗ ਕੱਢ ਦਿੱਤੀ। ਦੋਵੇਂ ਬਖਸ਼ਾਂ ਕਰਕੇ ਆਪ ਜੀ ਅੱਗੇ ਚਲੇ ਗਏ ਸਨ। ਇਸ ਇਲਾਕੇ ਵਿੱਚ ਵੀ ਅਨਾਜ ਨਹੀਂ ਹੁੰਦਾ ਸੀ। ਫਿਰ ਮਹਾਰਾਜ ਨੇ ਅੱਗ ਵੀ ਅਤੇ ਇਸੇ ਤਰ੍ਹਾਂ ਅਨਾਜ ਇਹਨਾਂ ਨੂੰ ਵੀ ਬਖਸ਼ਿਸ਼ ਕਰ ਦਿੱਤੀ ਸੀ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਪ ਬਖਸ਼ ਵਿਚਰੇ ਉੱਥੇ ਉੱਥੇ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਲੀਲਾ ਕਰਕੇ ਲੋਕਾਂ ਨੂੰ ਪਰਮੇਸ਼ਰ ਦੇ ਲੜ ਲਾਇਆ। ਸਿੱਖੀ ਬਖਸ਼ੀ, ਵਾਹਿਗੁਰੂ ਵਾਹਿਗੁਰੂ ਜਪਣਾ ਉਪਦੇਸ਼ ਦਿੱਤਾ, ਉਹਨਾਂ ਦਾ ਲੋਕ ਪਰਲੋਕ ਸੁਆਰਿਆ ਸੁਧਾਰਿਆ। ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਬੜੇ ਵਿਸਥਾਰ ਨਾਲ ਸੁਣੇ ਸੀ। ਅੱਜ ਅੱਗੇ ਪ੍ਰਸੰਗ ਆ ਰਿਹਾ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਧਰੋਂ ਫਿਰ ਚੱਲਦੇ ਚਲਾਉਂਦੇ ਹੋਏ ਕਸ਼ਮੀਰ ਵਾਲੀ ਚਲੇ ਗਏ ਸਨ। ਜਿਵੇਂ ਕਸ਼ਮੀਰ ਦੇ ਇਲਾਕੇ ਵਿੱਚ ਆਪ ਜੀ ਨੇ ਕੋਈ ਲੀਲਾ ਕੀਤੀ, ਉਹ ਸੋਹਣੀ ਚੇਸ਼ਟਾ ਕੀਤੀ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਪਰ ਰਲ ਮਿਲ ਕੇ ਸੁਣੀਏ ਜੀ। ਹੰਤਾ ਮਮਤਾ ਜਿਨਤ ਜੀ, ਕਵੀ ਸੰਤੋਖ ਸਿੰਘ ਜੀ ਜਿਹੜੇ ਕੋਈ ਪੂਰਨ ਮਹਾਤਮਾ ਹਨ, ਉਹਨਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਅਤੇ ਲੱਛਣ ਦੱਸ ਰਹੇ ਆ ਵੀ ਜਿਹਨਾਂ ਮਹਾਤਮਾ ਨੇ ਜਿਹੜੀ ਹੰਗਤਾ ਹੈ, ਜਾਣੀ ਹੋ ਮੈਂ ਹੰਕਾਰ ਹੈ, ਹੋ ਬੰਧੋ ਹੋ ਸਾਧੋ ਬੈਰ, ਹਮਰੀ ਭੂ ਕੌਣ ਪਾਲਾ ਪੈਰ, ਇਸ ਤਰ੍ਹਾਂ ਜਿਹਨਾਂ ਨੂੰ ਹੰਕਾਰ ਛੱਡ ਦਿੱਤਾ ਹੈ ਅਤੇ ਮੈਂ ਮੇਰੀ ਛੱਡ ਦਿੱਤੀ ਹੈ, ਵੀ ਇਹ ਮੇਰੀ ਜ਼ਮੀਨ ਜਾਇਦਾਦ ਹੈ, ਮੇਰੇ ਸਿੱਖ ਸੇਵਕ ਆ ਮੇਰਾ ਧਨ ਪਦਾਰਥ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਹੰਕਾਰ ਛੱਡ ਦਿੱਤਾ ਤੇ ਮੈਂ ਮੇਰੀ ਨੂੰ ਛੱਡ ਦਿੱਤਾ ਹੈ, ਹਰਖ ਸ਼ੋਕ ਇੱਕ ਸਾਰ। ਇਸੇ ਤਰ੍ਹਾਂ ਕੋਈ ਪਦਾਰਥ ਹੋ ਆ ਜਾਏ ਤੇ ਖੁਸ਼ੀ ਨਹੀਂ ਮਨਾਉਂਦੇ ਬਹੁਤੀ, ਤੇ ਚਲਾ ਜਾਏ ਕੋਈ ਸ਼ੋਕ ਨਹੀਂ ਕਰਦੇ, ਗਮ ਨਹੀਂ ਕਰਦੇ ਹਨ। ਜਿਨ੍ਹਾਂ ਨੂੰ ਖੁਸ਼ੀ ਤੇ ਕਮੀ ਕਹਿੰਦੇ ਇੱਕੋ ਜਿਹੀ ਹੈ। ਤਿੰਨ ਸੰਤਨ ਕਰ ਬੰਧਨ, ਇਹੋ ਜਿਹੜੇ ਸਿਮਰਨ ਕਰਨ ਵਾਲੇ ਸਾਧੂ ਸੰਤ ਮਹਾਤਮਾ ਉਹਨਾਂ ਨੂੰ ਮੈਂ ਕਵੀ ਮੱਥਾ ਟੇਕ ਕੇ ਕਰਹੁ ਕਥਾ ਉਚਾਰ। ਸਰੋਤਾ ਜਨਾ, ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਕੀ ਰਹਿੰਦੀ ਕਥਾ ਹੈ ਮੈਂ ਉਚਾਰਨ ਕਰਦਾ, ਤੁਸੀਂ ਸੁਣੋ ਧਿਆ ਪੇਮ ਪਿਆਰ ਨਾਲ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਨ ਸ੍ਰੀ ਅੰਗਦ ਜਨ ਮਨ ਰੰਜਨ। ਬਾਲੇ ਵਾਲੀ ਜਨਮ ਸਾਖੀ ਦੀ ਇਹ ਸਾਰੀ ਜਿਹੜੀ ਕਥਾ ਕਵੀ ਜੀ ਨੇ ਛੰਦਾਬੰਦੀ ਵਿੱਚ ਰਚੀ ਹੈ, ਜਿਸ ਕਰਕੇ ਜਿਹੜਾ ਇਤਿਹਾਸ ਹੈ ਭਾਈ ਬਾਲਾ ਜੀ ਦੇ ਮੁਖਾਰਬਿੰਦ ਤੋਂ ਹੀ ਕਹਾਉਂਦੇ ਹਨ। ਭਾਈ ਬਾਲਾ ਜੀ ਕਹਿੰਦੇ ਹਨ, ਇਹ ਗੁਰੂ ਅੰਗਦ ਸਾਹਿਬ ਦਾਸਾਂ ਦੇ ਮਨਾਂ ਨੂੰ ਹਮੇਸ਼ਾ ਕਹਿੰਦੇ ਖੁਸ਼ ਰੱਖਣ ਵਾਸਤੇ, ਖੁਸ਼ੀ ਇਸ ਤਰ੍ਹਾਂ ਬਖਸ਼ਿਸ਼ ਕਰਨ ਵਾਲੇ। ਆ ਮਾਰਾ ਕਥਾ ਸੁਣੀਏ ਜੀ। ਗਮ ਨੇ ਗੁਰੂ ਦੀਨ ਦੁੱਖ ਭੰਜਨ, ਗਰੀਬਾਂ ਦੇ ਦੁੱਖਾਂ ਨੂੰ ਤੋੜਨ ਵਾਲੇ ਗੁਰੂ ਨਾਨਕ ਸਾਹਿਬ ਹੈ, ਉਹ ਇਸ ਤਰ੍ਹਾਂ ਅੱਗੇ ਚੱਲੇ। ਜਾਏ ਪਹਾਰਨ ਕਰਤੇ ਸੈਲਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਜਿਹੜੇ ਬੜੇ ਬੜੇ ਪਹਾੜ ਹੈ ਉਹਨਾਂ ਦਾ ਸੈਰ ਸਪਾਟਾ ਕਰਦੇ ਜਾਂਦੇ ਹਨ। ਚੱਲ ਹੈ ਸੁਗਮ ਅਗਮ ਜੋ ਗੈਲਾ, ਕਿਤੇ ਪਹਾੜੀ ਰਸਤਾ ਬਹੁਤ ਸੌਖਾ ਜਿਹਾ ਆ ਜਾਂਦਾ ਹੈ, ਜਦੋਂ ਹੇਠਾਂ ਨੂੰ ਉਤਰ ਗਏ ਪਹਾੜ ਤੋਂ ਫਿਰ ਸੌਖਾ ਹੋ ਜਾਂਦਾ, ਉਤਰਨਾ ਜਦੋਂ ਚੜ੍ਹ ਗਏ ਪਹਾੜ 'ਤੇ ਫਿਰ ਔਖਾ ਹੋਈਦਾ। ਜਾਂ ਹੇਮਕੁੰਡ ਨੂੰ ਜਾਈਏ, ਜਦੋਂ ਉੱਪਰ ਨੂੰ ਚੜ੍ਹਨਾ ਪੈਂਦਾ ਫਿਰ ਸਾਹ ਜਿਹਾ ਚੜ੍ਹਦਾ ਹੈ, ਔਖੇ ਹੋਈਦਾ, ਜਦੋਂ ਹੇਠਾਂ ਨੂੰ ਉਤਰੀਦਾ ਫਿਰ ਸੌਖੇ ਹੋ ਜਾਈਦਾ। ਇਸ ਤਰ੍ਹਾਂ ਕਹਿੰਦੇ ਜਿਹੜਾ ਪਹਾੜੀ ਰਸਤਾ ਔਖਾ ਸੌਖਾ ਹੈ ਉਸ ਰਸਤੇ ਆਪ ਚਲੀ ਜਾ ਰਹੇ ਹਨ। ਜੋ ਕਸ਼ਮੀਰ ਕਹਾਵਤ ਦੇਸ਼ਾ, ਜਿਹੜਾ ਦੇਸ਼ ਕਹਿੰਦੇ ਕਸ਼ਮੀਰ ਕਿਹਾ ਜਾਂਦਾ, ਜਿਵੇਂ ਅਸੀਂ ਇਹਨੂੰ ਪੰਜਾਬ ਕਹਿੰਦੇ ਹਾਂ, ਇਸ ਇਲਾਕੇ ਨੂੰ ਇਸ ਤਰ੍ਹਾਂ ਜਿਸ ਨੂੰ ਕਹਿੰਦੇ ਹੋ, ਜਿਸ ਇਲਾਕੇ ਨੂੰ ਜਿਸ ਦੇਸ਼ ਨੂੰ ਕਸ਼ਮੀਰ ਕਿਹਾ ਜਾਂਦਾ ਸੀ, ਤਹਾਂ ਜਾਏ ਪਹੁੰਚੇ ਜਗਤੇਸ਼ਾ, ਜਗਤ ਦੇ ਮਾਲਕ ਕਸ਼ਮੀਰ ਦੇ ਇਲਾਕੇ ਵਿੱਚ ਕਸ਼ਮੀਰ ਦੇ ਦੇਸ਼ ਵਿੱਚ ਜਾ ਪਹੁੰਚੇ ਹਨ। ਇੱਕ ਪਹਾੜ ਇੱਕ ਪੂਰੀ ਸਮੀਪਾ, ਇਸ ਤਰ੍ਹਾਂ ਕਹਿੰਦੇ ਪਹਾੜ ਦੇ ਨੇੜੇ ਇੱਕ ਪੂਰੀ ਜੀ ਆਪ ਜੀ ਨੇ ਦੇਖੀ, ਉਸਦੇ ਨੇੜੇ ਬੈਠ ਗਏ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਜੀ ਪਹਾੜ ਦੇ ਨੇੜੇ ਜਿਹੜੀ ਇੱਕ ਪੁਰੀ ਹੈ ਜਾਣੀ ਸ਼ਹਿਰ ਆ ਉੱਥੇ ਬੈਠ ਗਏ ਹਨ। ਦਵਾਦਸ਼ ਬਾਸੁਰ ਤਹਾਂ ਬਿਤਾਏ, ਆਪ ਜੀ ਨੇ ਕਹਿੰਦੇ ਉੱਥੇ ਬੈਠਿਆਂ ਬੈਠਿਆਂ 12 ਦਿਨ ਬਤੀਤ ਕਰ ਦਿੱਤੇ। ਕੋ ਨਾ ਆਇਓ ਨਹਿ ਕਿਨਹੂੰ ਬੁਲਾਏ, ਕੋਈ ਸ਼ਹਿਰ ਚੋਂ ਆਇਆ ਹੀ ਨਹੀਂ ਹੈ, ਤੇ ਜੇ ਕੋਈ ਆਇਆ ਕਿਸੇ ਨੇ ਬੁਲਾਇਆ ਹੀ ਨਹੀਂ ਸਤਿਗੁਰੂ ਨੂੰ। ਤਿਉ ਦਸਵੋਂ ਦਿਨ ਜਬ ਉਜਿਆਰਾ, ਇੱਥੇ ਕਹਿੰਦੇ ਬੈਠਿਆਂ ਬੈਠਿਆਂ 3ਵੇਂ ਦਿਨ ਦਾ ਚਾਨਣ ਜਿਹਾ ਹੋਇਆ, 13ਵਾਂ ਦਿਨ ਚੜਿਆ ਹੈ। ਤਬ ਇੱਕ ਆਇਓ ਦੁੰਬਨ ਚਾਰਾ, ਇਹ ਸ਼ਹਿਰ ਦੇ ਵਿੱਚੋਂ ਕਿ ਦੁੰਬਿਆਂ ਨੂੰ ਚਾਰਨ ਵਾਲਾ ਚਰਾਵਾ ਜਿਹਾ ਆਇਆ ਹੈ। ਹਮਕੋ ਬੈਠੇ ਪਿਖ ਬਿਸਮਾਨੇ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਸਾਨੂੰ ਤਿੰਨਾਂ ਨੂੰ ਬੈਠਿਆਂ ਵੇਖ ਕੇ ਉਹ ਦੁੰਬਿਆਂ ਦਾ ਚਰਾਉਣ ਵਾਲਾ ਜਿਹੜਾ ਚਰਾਵਾ ਜਿਹਾ ਬਹੁਤ ਹੈਰਾਨ ਜਿਹਾ ਹੋਇਆ। ਬਹਰੋ ਮੁਖ ਦੁਰਬਚਨ ਬਖਾਨੇ, ਸਾਨੂੰ ਤਿੰਨਾਂ ਨੂੰ ਬੈਠਿਆਂ ਵੇਖ ਕੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਕਹਿੰਦੇ ਚਰਾਵੇ ਨੇ ਮੁਖੋਂ ਬੜੇ ਖੋਟੇ ਬਚਨ ਕਹੇ ਸਾਨੂੰ। ਕੋ ਤੁਮ ਬੈਠੇ ਬੀਚ ਉਜਾਰਾ, ਸਾਨੂੰ ਕਹਿਣ ਲੱਗਾ ਤੁਸੀਂ ਕੌਣ ਏ ਉਜਾੜ ਦੇ ਵਿੱਚ ਬੈਠੇ ਹੋਏ ਹੋ, ਅਹੋ ਚੋਰ ਕੈਦੋਂ ਬਟ ਪਾਰਾ, ਨਾ ਤੁਸੀਂ ਕਹਿੰਦੇ ਬਹੁਤ ਤਕੜੇ ਚੋਰ ਹੋ ਚੋਰੀ ਕਰਨ ਵਾਲੇ, ਅਥਵਾ ਤੁਸੀਂ ਰਾਹ ਮਾਰਾ ਠੱਗ ਠੁਗ ਜੀ ਹੋ, ਕਿਹ ਕੋ ਤੱਕ ਹੋ ਮਾਲ ਲੈ ਜਾਣੇ, ਸੋ ਕਹਿੰਦੇ ਕਿਹਦਾ ਮਾਲ ਜਾਣ ਵਾਸਤੇ ਤੁਸੀਂ ਤੱਕਦੇ ਹੋ। ਪ੍ਰਗਟ ਹੋਣ ਤੇ ਤੇ ਆਨੰਦ ਰਾਨੇ ਕਿਤੇ ਪ੍ਰਗਟ ਨਾ ਹੋ ਜਾਈਏ, ਪਤਾ ਨਾ ਲੱਗ ਜਾਈਏ, ਲੱਗ ਜਾਏ ਇਸ ਕਰਕੇ ਆ ਕੇ ਤੁਸੀਂ ਲੋਕ ਛੁਕ ਕੇ ਬਹਿ ਰਹੇ ਹੋ। ਜੇ ਤੁਮ ਹੋਤੇ ਫਕੀਰ ਹੈ ਸਾਚੀ। ਗੁਰੂ ਅੰਗਦ ਸਾਹਿਬ ਜੀ, ਉਹ ਜਿਹੜਾ ਚਰਾਵਾ ਸਾਨੂੰ ਕਹਿਣ ਲੱਗਿਆ, ਜੇ ਵੀ ਤੁਸੀਂ ਸੱਚੇ ਸੁੱਚੇ ਸਹੀ ਫਕੀਰ ਹੁੰਦੇ, ਪੁਰ ਤੇ ਭਿਖਿਆ ਕਰਤੇ ਜਾਚੀ, ਬਾਰ ਬਾਰ ਇੱਥੇ ਥੋੜੋ ਬਹਿੰਦੇ, ਕਹਿੰਦੇ ਆ ਸ਼ਹਿਰ ਸੀ ਇਹਦੇ ਵਿੱਚ ਜਾ ਕੇ ਭਿਖਿਆ ਮੰਗ ਲੈਂਦੇ, ਰੋਟੀ ਪ੍ਰਸ਼ਾਦਾ ਛਕ ਛਕਾ ਲੈਂਦੇ। ਦੇਖੋ ਫਕੀਰ ਧਰਿਓ ਤਨ ਮਾਹੀ, ਤੁਸੀਂ ਸਰੀਰ ਤੇ ਕਹਿੰਦੇ ਫਕੀਰਾਂ ਵਾਲਾ ਭੇਖ ਜਾ ਜ਼ਰੂਰ ਧਰਿਆ ਹੋਇਆ, ਸਾਚੇ ਤੁਮ ਫਕੀਰ ਹੋ ਨਾਹੀ। ਤੁਹਾਨੂੰ ਕਹਿ ਰਿਹਾ ਵੀ ਤੁਸੀਂ ਸੱਚੇ ਫਕੀਰ ਨਹੀਂ, ਅਸਲੀ ਫਕੀਰ ਨਹੀਂ ਹੈਗੇ। ਸੁਣ ਕੇ ਬਿਗਸੇ ਮੰਦ ਕਿਰਪਾਲਾ, ਬਾਲਾ ਜੀ ਕਹਿੰਦੇ ਇਹੋ ਜੇ ਉਹ ਚਰਾਵੇ ਦੇ ਬਚਨ ਸੁਣ ਕੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਥੋੜਾ ਜਿਹਾ ਮੁਸ਼ਕਰਾਇਆ, ਥੋੜਾ ਥੋੜਾ ਹੱਸੇ। ਕਿਉਂ ਤੁਜ ਚਿੰਤਾ ਬੜੀ ਵਿਸਾਲਾ, ਕਹਿੰਦੇ ਉਹ ਚਰਾਵੇ ਦੁੰਬਿਆਂ ਦਿਆ ਤੈਨੂੰ ਕਿਵੇਂ ਬਹੁਤੀ ਚਿੰਤਾ ਜੀ ਵੱਧ ਗਈ। ਜਹ ਦੁੰਬੇ ਚਾਰਨ ਕੋ ਸ਼ੋਰੇ, ਜਿੱਥੇ ਆਪਣੇ ਦੁੰਬੇ ਜੇ ਚਾਰਨ ਵਾਸਤੇ ਤੈਨੇ ਛੱਡੇ ਹੈ, ਜਾ ਸੰਭਾਲ ਲੇ ਹੋ ਤੇ ਹਠੋਰੇ, ਜਗ੍ਹਾ ਜਾ ਕੇ ਆਪਣੇ ਦੁੰਬਿਆਂ ਨੂੰ ਸੰਭਾਲ, ਸਾਨੂੰ ਕੀ ਪੁੱਠਾ ਸੁਤੈ ਮੈਂ ਬੋਲਦਾ। ਇਹ ਤੇਰੇ ਔਰ ਦਇਆ ਨਾ ਆਈ, ਦੇਖ ਲਾ ਵੀ ਤੁੰਬੇ ਦੇ ਚਰਾਵਿਆ ਇਹ ਤੇਰੇ ਦੇ ਚ ਮਾੜੀ ਮੋਟੀ ਦਇਆ ਨਹੀਂ ਆਈ। ਕਰੀਏ ਸੰਤਨ ਸੇਵਾ ਚਾਈ, ਇੱਥੇ ਸਾਧੂ ਸੰਤ ਆ ਗਏ ਆ ਸਾਡੇ ਸ਼ਹਿਰ ਤੋਂ ਬਾਅਦ, ਵੀਰ ਚਾਦਸ਼ਾਹ ਨਾਲ ਕੋਈ ਸੇਵਾ ਕਰੀਏ, ਤੂੰ ਹੋਰ ਹੀ ਕੁਛ ਬੋਲਦਾ। ਬਹਰੋ ਕਹਿਤ ਦੁੱਖ ਕੇ ਬੈਨਾ, ਸਿਹਰਾ ਤਾਂ ਕਿਧਰੇ ਰਹਿ ਗਈ, ਫੇਰ ਕਹਿੰਦੇ ਤੂੰ ਜਿਹੜੇ ਦਿਖਾਉਣ ਵਾਲੇ ਆ ਦੁੱਖ ਦੇਣ ਵਾਲੇ ਬਚਨ ਕਹਿਣਾ, ਹਿਰਦੇ ਪਰਮੇਸ਼ੁਰ ਕੋ ਭੈ ਨਾ, ਦੁੰਬੇ ਦੇ ਚਰਾਵਿਆ ਤੇਰੇ ਹਿਰਦੇ ਵਿੱਚ ਪਰਮੇਸ਼ੁਰ ਦਾ ਮਾਰਾ ਮੋਟਾ ਕੋਈ ਡਰ ਹੈਗਾ ਹੈ। ਸੁਣਤ ਆਯਾਲ ਗਯੋ ਤੇ ਓਰੇ, ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਜਿਹੜਾ ਆਯਾਲੀ ਸੀ, ਦੁੰਬਿਆਂ ਦਾ ਚਰਾਵਾ ਸੀ, ਜਿੱਥੇ ਉਹਦੇ ਦੁੰਬੇ ਦੇ ਤਰਦੇ ਸੀ ਉਸ ਤਰਫ ਨੂੰ ਗਿਆ, ਜੇਠਾ ਦੁੰਬੇ ਚਰਨੇ ਸ਼ੋਰੇ, ਜਗ੍ਹਾ ਤੇਨੇ ਦੁੰਬੇ ਦੇ ਚਰਨੇ ਛੱਡੇ, ਚਰਾਉਣੇ ਛੱਡੇ ਹੋਏ ਸੀ। ਜਬ ਹੀ ਜਾਏ ਬਿਲੋਕਨ ਕੀਨੇ, ਜਾ ਕੇ ਨੇ ਕਹਿੰਦੇ ਉਸ ਜਗ੍ਹਾ ਤੇ ਦੁੰਬੇ ਜੇ ਵੇਖਣਾ ਕੀਤੇ, ਪਰੇ ਧਰਾ ਪਰ ਪ੍ਰਾਣ ਨਹੀਨੇ, ਸਾਰੇ ਕਹਿੰਦੇ ਧਰਤੀ ਉੱਪਰ ਡਿੱਗੇ ਪਏ ਦੁੰਬੇ ਜੇ, ਪ੍ਰਾਣਾ ਤੋਂ ਰਹਿ ਤਰ ਸਮਰੇ ਪਏ, ਦੇਖਤ ਹੀ ਹਿਰਦੇ ਬਿਸਮਾਨੇ, ਦੁੰਬਿਆਂ ਨੂੰ ਮਰਿਆ ਪਿਆ ਦੇਖ ਕੇ ਹਿਰਦੇ ਵਿੱਚ ਬਹੁਤ ਹੈਰਾਨ ਜਾ ਹੋਇਆ, ਭਾ ਅਚਰਜ ਕੁਛ ਜਾਏ ਨਾ ਜਾਣੇ, ਆਚਰਜ ਹੀ ਹੋ ਗਿਆ, ਕੋਈ ਜਾਣਿਆ ਨੀ ਜਾਂਦਾ, ਸਮਝਿਆ ਨੀ ਹੁੰਦਾ ਵੀ ਆ ਕੀ ਹੋ ਗਿਆ। ਜੇ ਦੁੰਬਨ ਕੇ ਖਾਬੰਦ ਇਹ ਹੂੰ, ਹਾਂ ਫੇਰ ਉਸ ਵੇਲੇ ਵਿਚਾਰਦਾ ਹੈ ਵੀ ਜਿਹੜੇ ਆ ਜਿੰਨੇ ਦੁੰਬੇ ਜਿਹੜੇ ਉਹਨਾਂ ਦੇ ਮਾਲਕ ਹਨ, 300 ਜਾਏ ਬੈਨ ਕੋ ਕਹੂੰ, ਜਦੋਂ ਮੈਂ ਕਹਿੰਦੇ ਸ਼ਾਮ ਨੂੰ ਗਿਆ ਉਹ ਦੁੰਬੇ ਦੇ ਮਾਲਕਾਂ ਨੂੰ ਕੀ ਬਚਨ ਕਹਾਂਗਾ, ਕੀ ਦੱਸਾਂਗਾ, ਬਾਂਧ ਲੇ ਹੈ ਮੇਰੋ ਪਰਿਵਾਰ, ਉਹਨਾਂ ਮਾਲਕਾਂ ਨੇ ਕਹਿੰਦੇ ਮੇਰੇ ਪਰਿਵਾਰ ਨੂੰ ਬੰਨ ਲੈਣਾ ਨੂੜ ਲੈਣਾ, ਤਿੰਨ ਤੇ ਕਰੈ ਕੌਣ ਛੁਟਕਾਰਾ, ਮਨ ਵਿੱਚ ਖਿਆਲ ਕਰਦਾ ਫਿਰ ਉਹ ਮਾਲਕਾਂ ਤੋਂ ਕੌਣ ਮੇਰੇ ਪਰਿਵਾਰ ਤਾਂ ਤੇ ਮੇਰਾ ਖੜਾ ਛਡਾਊਗਾ, ਮੂਰਖ ਅਧਕ ਬਸੂਰਨ ਲਾਗਾ। ਭਾਈ ਬਾਲਾ ਜੀ ਕਹਿੰਦੇ ਉਹ ਜਿਹੜਾ ਉਹ ਦੁੰਬਿਆਂ ਦਾ ਚਰਾਵਾ ਹੈ ਨਾ, ਮੂਰਖ ਬੜਾ ਕਹਿੰਦੇ ਝੂਰਨ ਲੱਗ ਪਿਆ, ਚਿੰਤਾ ਕਰਤ ਧੀਰ ਔਰ ਭਾਗਾ, ਚਿੰਤਾ ਕਰ ਰਿਹਾ ਹਿਰਦੇ ਦਾ ਧੀਰ ਜਾ ਕਹਿੰਦੇ ਦੌੜ ਗਿਆ ਹੋਇਆ, ਕਰਤ ਵਿਚਾਰ ਹਿਰਦੈ ਅਸ ਆਈ, ਇਉਂ ਕਹਿੰਦੇ ਹਿਰਦੇ ਵਿੱਚ ਵਿਚਾਰ ਕਰਦਿਆਂ ਹੋਇਆ ਇਉਂ ਆ ਗਈ ਵਿਚਾਰ, ਇਉਂ ਖਿਆਲ ਜਾ ਆਇਆ, ਮੈਂ ਸੰਤਨ ਸੋ ਪਰੁਖ ਅਲਾਈ, ਜਿਹੜੇ ਸਾਧੂ ਸੰਤ ਬੈਠੇ ਇਹਨਾਂ ਦੇ ਨਾਲ ਮੈਂ ਕਰੜੇ ਬਚਨ ਕਹੇ, ਤੇ ਦੁਖਾਏ ਮੈਂ ਇਹ ਫਲ ਪਾਵਾ, ਸਾਧੂਆਂ ਨੂੰ ਮੈਂ ਦੁੱਖ ਦੇ ਕੇ ਆ ਵੀ ਫਲ ਮੈਂ ਪਾ ਲਿਆ, ਕਰ ਨਿਰਣੈ ਐਸੇ ਠਹਿਰਾਵਾ, ਇਸ ਤਰ੍ਹਾਂ ਦਾ ਨਿਰਣਾ ਜਾ ਕਰਕੇ ਮਨ ਵਿੱਚ ਇਹਨੇ ਧਾਰਿਆ ਹੈ, ਤੂਰਨ ਦੌਰ ਜੇ ਬਹੁ ਅਕੁਲਾਵਾ, ਕਹਿੰਦੇ ਬੜੀ ਛੇਤੀ ਭੱਜ ਕੇ ਆਇਆ ਇਸ ਚਰਾ ਪਹਿਰਾਵਾ ਜਾਂ ਜੋ ਬਹੁਤ ਵਿਆਕਲ ਜਿਹਾ ਹੋਇਆ ਘਬਰਾਇਆ ਹੋਇਆ ਹੈ। ਆਏ ਗੁਰੂ ਪਗ ਸੀਸ ਝੁਕਾਵਾ। ਬਾਲਾ ਜੀ ਕਹਿੰਦੇ ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਇਹਨੇ ਸਿਰ ਝੁਕਾਇਆ ਹੈ। ਪਰਿਓ ਰਹਿਓ ਨਹਿ ਉੱਠਤ ਉਠਾਇਓ। ਔਰਾਂ ਦੇ ਚਰਨਾਂ ਤੇ ਪਿਆਰਿਆ ਉਠਾਇਆ ਹੋਇਆ ਉੱਠਦਾ ਹੀ ਨਹੀਂ ਇਹ। ਤੇ ਬਿਲੋਕ ਗੁਰ ਬੈਨ ਅਲਾਇਓ। ਉਹ ਚਰਾਵੇ ਨੂੰ ਮਹਾਰਾਜ ਨੇ ਚਰਨਾਂ ਤੇ ਪਿਆ ਵੇਖ ਕੇ ਆਉਂ ਬਚਨ ਕਿਹਾ। ਕੋ ਕਾਰਜ ਬਿਗੜਿਓ ਹੈ ਤੇਰੋ। ਵੀ ਦੁੰਬੇ ਦੇ ਚਰਾਵਿਆ ਤੇਰਾ ਕਿਹੜਾ ਕੋਈ ਕੰਮ ਵਿਗੜ ਤਿਗੜ ਗਿਆ। ਮੁੜ ਆਇਓ ਭੈ ਕੀਨ ਕਨੇਰੋ। ਬੜੀ ਛੇਤੀ ਮੁੜਿਆ ਹਿਰਦੇ ਵਿੱਚ ਬੜਾ ਤੂੰ ਭੈ ਡਰ ਜਾ ਧਾਰਨ ਕੀਤਾ। ਬੜਿਆ ਡਰਿਆ ਬੜਿਆ ਸਹਿਮਿਆ ਜਿਹਾ ਹੋਇਆ। ਸੁਣ ਹੋ ਸੰਤ ਜੀ ਕਹਾ ਬਖਾਨਾ। ਉਸ ਵੇਲੇ ਦੁੰਬੇ ਦਾ ਚਰਾਵਾ ਜਿਹੜਾ ਕਹਿਣ ਲੱਗਿਆ ਸੰਤੋ ਸੁਣੋ ਮੈਂ ਕੀ ਦੱਸਾਂ ਤੁਹਾਨੂੰ। ਤੁਮ ਅੰਤਰ ਜਾਮੀ ਸਭ ਜਾਣੋ। ਇਹ ਤਾਂ ਮਾਰਾ ਅੰਤਰ ਜਾਮੀ ਹੈ ਸਭ ਕੁਛ ਜਾਣਦੇ ਹੀ ਹੋ। ਤਤਪ ਆਪਨੇ ਬੂਜਨ ਕੀਨਾ। ਮਾਰਾ ਤੁਸੀਂ ਅੰਤਰ ਜਾਮੀ ਹੋਣ ਕਰਕੇ ਮੈਨੂੰ ਪੁੱਛਣਾ ਕੀਤਾ ਹੈ। ਅਚਰਜ ਸੁਣੋ ਕਹੋ ਮੈਂ ਦੀਨਾ। ਮਾਰਾ ਗਰੀਬ ਕਹਿੰਦਾ ਹਾਂ ਅਚਰਜ ਹੀ ਹੋ ਗਈ ਗੱਲ ਮਾਰਾ ਹੈਰਾਨ ਹੀ ਹੋ ਕਰਨ ਵਾਲੀ ਗੱਲ ਹੋ ਗਈ ਸੁਣ ਲਓ ਤੁਸੀਂ। ਮੈਥੋ ਦੁੰਬਨ ਕੇਰ ਚਰਾਵਾ। ਗੁਰੂ ਨਾਨਕ ਸਾਹਿਬ ਸੰਤ ਮੈਂ ਤਾਂ ਜਿਹੜੇ ਦੁੰਬੇ ਇਹਨਾਂ ਨੂੰ ਝਾੜਨ ਵਾਲਾ ਚਰਾਵਾ ਹੈ। ਤਿੰਨ ਹੈ ਸ਼ੋਰ ਤੁਮਰੇ ਢਿੱਗ ਆਵਾ। ਦੁੰਬਿਆਂ ਨੂੰ ਚਰਨ ਜੇ ਛੱਡ ਕੇ ਤੁਹਾਡੇ ਕੋਲ ਚੱਲ ਕੇ ਆ ਗਿਆ। ਜਬ ਮੈਂ ਬੋਲਿਓ ਬਚਨ ਕਠੋਰੇ। ਗੁਰੂ ਨਾਨਕ ਸਾਹਿਬ ਜਦੋਂ ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਕੜੇ ਜੇ ਬਚਨ ਬੋਲਿਆ ਤਬ ਹੀ ਮਰ ਗਏ ਦੁੰਬੇ ਮੋਰੇ। ਕੀ ਦੱਸਾਂ ਬਸ ਤੁਹਾਨੂੰ ਕਰੜੇ ਬਚਨ ਨਾਲ ਕਹਿਣ ਨਾਲ ਮੇਰੇ ਤਾਂ ਸਾਰੇ ਦੁੰਬੇ ਦੁੰਬੇ ਜੇ ਮਰ ਗਏ। ਬਖਸ਼ੋ ਜਿਤੋ ਕਰਿਓ ਅਪਰਾਧੂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਿੰਨਾ ਮੈਂ ਬਹੁਤ ਵੱਡਾ ਇਹ ਅਪਰਾਧ ਗੁਨਾਹ ਕੀਤਾ ਹੈ ਕਰੜਾ ਬੋਲ ਬੋਲ ਕੇ ਮਾਰਾ ਮਾਫ ਕਰ ਦਿਓ ਬਖਸ਼ ਦਿਓ। ਖਿਮਾ ਰੂਪ ਕਰ ਨਾ ਕਰ ਸਾਧੂ। ਤੁਸੀਂ ਮਾਰਾ ਖਿਮਾ ਕਰਨ ਵਾਲੇ ਖਿਮਾ ਦੀ ਖਾਣ ਤੇ ਇਸ ਤਰ੍ਹਾਂ ਕਿਰਪਾ ਕਰਨ ਵਾਲੇ ਸਾਧੂ ਹੋ। ਜੇ ਘਰ ਜਾਵੋ ਨਰਗਹਿ ਆਈ। ਜੇ ਭਲਾ ਹੁਣ ਮਾਰਾ ਮੈਂ ਘਰੇ ਚਲੇ ਚਲੇ ਜਾਵਾਂਗਾ ਜਿਹੜੇ ਕੋਈ ਇਹ ਦੁੰਬਿਆਂ ਦੇ ਮਾਲਕ ਹੈ ਉਹ ਮੈਨੂੰ ਆ ਕੇ ਫੜ ਲੈਣਗੇ। ਭਗੋਂ ਬਹਿਰ ਪਰਵਾਰ ਗਹਾਏ। ਹੁਣ ਮੈਂ ਘਰੇ ਨਾ ਜਾਵਾਂ ਤੇ ਫੇਰ ਮਾਰਾ ਕਿਸੇ ਪਾਸੇ ਦੌੜ ਜਾਣਾ ਮੇਰੇ ਘਰ ਦੇ ਜਿਹੜੇ ਜੀਆ ਜਨਤਾ ਟੱਬਰ ਉਹਨੂੰ ਆ ਕੇ ਫੜ ਲੈਣਗੇ ਮਾਲਕ। ਰਹੇ ਉਹਨ ਥਾਨ ਕਹੂੰ ਮੁਝ ਜਾਣੇ। ਇਸ ਕਰ ਮਾਰਾ ਕਿਸੇ ਪਾਸੇ ਜਾਣ ਵਾਸਤੇ ਮੈਨੂੰ ਤਾਂ ਹੁਣ ਕੋਈ ਥਾਂ ਨਹੀਂ ਰਿਹਾ ਹੈ। ਸ਼ਰਨ ਆਇਓ ਮੈਂ ਕਿਰਪਾ ਨਿਧਾਨੇ। ਕਿਰਪਾ ਦੇ ਖਜ਼ਾਨੇ ਸਤਿਗੁਰੂ ਹੁਣ ਤਾਂ ਤੁਹਾਡੀ ਚਰਨ ਸ਼ਰਨ ਚੱਲ ਕੇ ਮੈਂ ਆ ਗਿਆ। ਇੱਕ ਤੋਂ ਗਈ ਜੀਵ ਕਾ ਸਾਰੀ। ਕੀ ਦੱਸਾਂ ਇੱਕ ਤਾਂ ਦੁੰਬਿਆਂ ਨੂੰ ਚਰਾਉਂਦਾ ਸੀ ਇਹਦੇ ਕਰਕੇ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਹ ਆਟਾ ਦਾਣਾ ਰੁਪਈਏ ਮਿਲ ਜਾਂਦੇ ਸੀ ਜਿਵੇਂ ਗੂੰਗਾ ਬੱਝਾਂ ਨੂੰ ਚਾਰਨ ਵਾਲੇ ਬਾਗੀਆਂ ਨੂੰ ਲੋਕ ਦੇ ਦਿੰਦੇ ਹੈ ਨਾ। ਕਹਿੰਦੇ ਇਸ ਤਰ੍ਹਾਂ ਮੇਰਾ ਗੁਜ਼ਾਰਾ ਟੱਬਰ ਦਾ ਵਧੀਆ ਚੱਲਦਾ ਸੀ ਉਹ ਚੱਲਿਆ ਗਿਆ ਮਰਨ ਕਰਕੇ। ਦੁਤੀਏ ਗਹਿ ਨਰ ਦੇਵਹਿ ਗਾਰੀ। ਦੂਜਾ ਮਹਾਰਾਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਦੁੰਬੇ ਤਾਂ ਇਹਨੇ ਮਰਵਾ ਦਿੱਤੇ ਆ ਲੋਕ ਮੈਨੂੰ ਆ ਕੇ ਫੜ ਲੈਣਗੇ ਨਾਲੇ ਗਾਲਾਂ ਕੱਢਣਗੇ। ਸੁਣ ਕੇ ਕਿਰਪਾ ਕੀਨ ਗੁਣ ਖਾਨੀ। ਗੁਰੂ ਮਹਾਰਾਜ ਨੇ ਇਹਦੇ ਬਚਨ ਸੁਣ ਕੇ ਤੇ ਉਹਨਾਂ ਦੇ ਖਾਣ ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਬਿਗਸਤ ਮੰਦ ਕਹੀ ਮ੍ਰਿਦ ਥੋੜਾ ਥੋੜਾ ਮੁਖੋਂ ਹੱਸਦਿਆਂ ਸਤਿਗੁਰੂ ਨੇ ਬਚਨ ਕਿਹਾ ਇਸ ਨੂੰ। ਜਹਾਂ ਮਰੇ ਹੈ ਦੁੰਬੇ ਤੋਰੇ। ਕਹਿੰਦੇ ਵੀ ਚਰਾਵੇ ਜਿੱਥੇ ਉਹ ਤੇਰੇ ਦੁੰਬੇ ਜੇ ਮਰੇ ਪਏ। ਚੱਲ ਕਰ ਜਾਓ ਅਬੈ ਤਿਸ ਠੌਰੇ। ਸਾਡਾ ਬਚਨ ਮੰਨ ਕੇ ਚੱਲ ਕੇ ਉਸ ਜਗ੍ਹਾ ਤੇ ਤੂੰ ਹੁਣ ਚਲਾ ਜਾ ਵਾਪਸ। ਵਾਹਿਗੁਰੂ ਮੁਖ ਨਾਮ ਉਚਰੀਐ। ਉੱਥੇ ਜਾ ਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪੀ। ਦੁੰਬੇ ਸਰਬ ਜਦੋਂ ਜਵਾਏ ਉਠਰੀਏ। ਇਸ ਤਰ੍ਹਾਂ ਜਿਹੜੇ ਤੇਰੇ ਦੰਬੇ ਆ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਵਾਲ ਕੇ ਕਹਿੰਦੇ ਉਠਾ ਦੇ ਖੜੇ ਕਰ ਲੈ। ਸੁਣ ਤੋ ਬਚਨ ਹਿਰਦੇ ਹਰ ਖਾਨਾ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਜਿਹੜਾ ਚਰਾਵਾ ਹਿਰਦੇ ਵਿੱਚ ਬਹੁਤ ਖੁਸ਼ ਹੋ ਗਏ। ਘਰ ਬੰਧਨ ਗਮਨਿਓ ਤੇ ਹਿਥਾਨਾ। ਮਹਾਰਾਜ ਨੂੰ ਮੱਥਾ ਟੇਕ ਕੇ ਖੁਸ਼ ਹੋਇਆ ਜਦੋਂ ਚਲਿਆ ਗਿਆ ਮਰੇ ਦੁਮੀਆਂ ਕੋਲ। ਵਾਹਿਗੁਰੂ ਕਹਿ ਸਭੈ ਜਿਵਾਰੇ। ਮੁੱਖੋਂ ਵਾਹਿਗੁਰੂ ਕਹਿੰਦਾ ਹੈ ਤੇ ਗੁਦੁੰਬੇ ਨੂੰ ਖੜਾ ਕਰ ਦਿੰਦਾ ਜਵਾਲ ਦਿੰਦਾ ਸਾਰੇ ਜਵਾਲ। ਉੱਠ ਕੇ ਚਰਨ ਲੱਗੇ ਪੁੰਨ ਸਾਰੇ। ਜਿੰਨੇ ਦੁੰਬੇ ਮਰੇ ਸੀ ਵਾਹਿਗੁਰੂ ਵਾਹਿਗੁਰੂ ਕਹਿਣ ਕਰਕੇ ਜਿਉ ਪਏ ਤੇ ਉੱਠ ਕੇ ਸਾਰੇ ਚਰਨ ਲੱਗ ਪਏ। ਇਸ ਪ੍ਰਕਾਰ ਕੋ ਅਚਰਜ ਦੇਖਾ। ਇਸ ਤਰ੍ਹਾਂ ਇਹਨੇ ਅਚਰਜੀ ਚੋਰਾ ਦੇਖਿਆ ਚਰਾਵੇ ਨੇ। ਹਿਰਦੈ ਚਕਰਤ ਭਇਓ ਵਿਸੇਖਾ। ਆਪਣੇ ਹਿਰਦੇ ਵਿੱਚ ਬਹੁਤ ਹੀ ਚਰਜਾ ਹੱਕਾ ਬੱਕਾ ਜਾ ਹੋਇਆ ਹੈ। ਤੇ ਸਥਾਨ ਦੁੰਬੇ ਤਜ ਬ੍ਰਿੰਦਾ। ਫੇਰ ਕੀ ਹੈ ਚਰਾਵੇ ਨੇ ਜਿੱਥੇ ਉਹ ਦੁੰਬੇ ਜੇ ਚਰਦੇ ਸੀ ਉਹਨਾਂ ਨੂੰ ਉੱਥੇ ਹੀ ਛੱਡ ਦਿੱਤਾ। ਬੈਠਿਓ ਨਿਕਟ ਆਨ ਸੁਖ ਕੰਦਾ। ਜੋ ਸੁਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਉਹਨਾਂ ਕੋਲ ਆ ਬੈਠਾ ਏ ਚਰਾਵਾ ਬਾਗੀ। ਕਹੇ ਕਿ ਅਬ ਮੈਂ ਕਹੂੰ ਨਾ ਜਾਵਾਂ। ਕਹਿਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਹੁਣ ਮੈਂ ਕਿਧਰੇ ਨਹੀਂ ਜਾਵਾਂਗਾ। ਤੁਮਰੇ ਪੱਗ ਕੀ ਸੇਵਕ ਮਾਵਾਂ। ਤੇ ਚਰਨਾ ਕਮਲਾਂ ਦੀ ਸਾਰੀ ਜ਼ਿੰਦਗੀ ਮੈਂ ਸੇਵਾ ਟਹਿਲ ਕਰਾਂਗਾ। ਤੇ ਕਹਿ ਰਹੇ ਨ ਗਇਓ ਅਵਾਸਾ। ਗੁਰੂ ਮਹਾਰਾਜ ਕਹਿੰਦੇ ਵੀ ਦੁੰਬੇ ਤੇਰੇ ਜਾਉਂਦੇ ਹੋ ਗਏ ਤੂੰ ਕਰੇ ਜਾ ਤੇ ਇਹ ਗਿਆ ਹੀ ਨਹੀਂ। ਰਹਿਓ ਰੈਨ ਸਤਿਗੁਰ ਕੇ ਪਾਸਾ। ਰਾਤ ਨੂੰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਿਰਿਆ ਕੋਲ ਹੀ ਰਹਿ ਪਿਆ ਹੈ। ਭਈ ਭੋਰ ਦੁੰਬਨ ਕੇ ਮਾਲਕ। ਜਦੋਂ ਕਹਿੰਦੇ ਸਵੇਰ ਹੋਈ ਹੈ ਜਿਹੜੇ ਦੁੰਬਿਆਂ ਦੇ ਮਾਲਕ ਜੇ ਸਨ। ਖੋਜਣ ਲੱਗੇ ਵਿਪਨ ਤਤਕਾਲਕ। ਹੋਰੀ ਜੰਗਲ ਵਿੱਚ ਆ ਕੇ ਛੇਤੀ ਆਪਣੇ ਦੁੰਬਿਆਂ ਦੀ ਢੂੰਡ ਕਰਨ ਲੱਗੇ। ਸਤਿਗੁਰ ਨਿਕਟ ਕਿਤਕ ਨਰ ਆਏ। ਹਾਂ ਕੁਝ ਕੁ ਜਿਹੜੇ ਲੋਕ ਹੈ ਜਿੱਥੇ ਮਹਾਰਾ ਬੈਠੇ ਉਧਰ ਨੂੰ ਵੀ ਆ ਗਏ। ਤਿਸ ਹੈ ਬਿਲੋਕਤ ਬੈਨ ਅਲਾਏ। ਜਿਹੜਾ ਹੁਣ ਦੁੰਬਿਆਂ ਦਾ ਚਰਾਵਾ ਮਾਰ ਕੋਲ ਮਹਾਰਾਜ ਕੋਲ ਬੈਠਿਆ ਸੀ ਇਹਨੂੰ ਵੇਖ ਕੇ ਉਹ ਕਹਿਣ ਲੱਗੇ ਜੜ ਤੂੰ ਬੈਠ ਰਹਿਓ ਇਹ ਥਾਏ। ਮਹਾਮੂਰਖਾ ਤੂੰ ਇਸ ਥਾਂ ਤੇ ਬੈਠ ਰਿਹਾ। ਸਗਰੇ ਦੁੰਬੇ ਕਹਾ ਗਵਾਏ। ਸਾਡੇ ਸਾਰੇ ਜਿਹੜੇ ਦੁੰਬਿਆ ਦੱਸ ਕਿੱਥੇ ਤੂੰ ਗਵਾ ਤੇ ਲੁਕਾ ਤੇ। ਕਿਸ ਸਥਾਨ ਮਹਿ ਦੀਨ ਦੁਰਾਏ। ਉਸ ਕਿਹੜੇ ਥਾਂ ਤੂੰ ਸਾਡੇ ਦੁੰਬੇ ਜੇ ਲੁਕੋ ਦਿੱਤੇ। ਕਹਿ ਮਾਰਹਿ ਨਤ ਦੇ ਹੋ ਬਤਾਏ। ਨਹੀਂ ਤਾਂ ਦੱਸਦੇ ਨਹੀਂ ਤਾਂ ਫੜ ਕੇ ਤੈਨੂੰ ਹੁਣੀ ਮਾਰਾਂਗੇ ਚਾਟਾ ਛਕਾਵਾਂਗੇ ਤਕੜਾ। ਸੁਣ ਕਰ ਬੋਲਿਓ ਬਚਨ ਅਯਾਲੀ। ਸਵੇਰੇ ਜਿਹੜਾ ਏ ਲੋਕਾਂ ਤੋਂ ਬਚਨ ਸੁਣ ਕੇ ਅਯਾਲੀ ਬੋਲਿਆ ਚਰਾਵਾ ਬੋਲਿਆ। ਇਹਾ ਨ ਬੋਲੋ ਗੇਰਾ ਕੁਡਾਲੀ। ਲੋਕੋ ਇੱਥੇ ਇਹੋ ਜਿਹੀ ਖੋਟੀ ਗੱਲ ਨਾ ਕਰੋ ਖੋਟੇ ਬਚਨ ਪੁੱਠੇ ਨਾ ਬੋਲੋ। ਸੰਤ ਨਿਕਟ ਕੱਲ ਮੈਂ ਜਬ ਆਵਾ। ਕੱਲ ਜਦੋਂ ਮੈਂ ਇਹ ਮਹਾਤਮਾ ਦੇ ਕੋਲ ਚੱਲ ਕੇ ਆਇਆ ਸੀ। ਕਰੀ ਬੇਅਦਬੀ ਪਰਖ ਅਲਾਵਾ। ਜਿਵੇਂ ਤੁਸੀਂ ਹੁਣ ਪੁੱਠਾ ਜਾ ਬੋਲਦੇ ਆ ਮੈਂ ਵੀ ਕਹਿੰਦੇ ਪੁੱਠਾ ਬੋਲ ਕੇ ਇਹਨਾਂ ਦੀ ਬੇਅਦਬੀ ਕੀਤੀ ਸੀ। ਭਾਤ ਅਤਛਿਨ ਦੁੰਬਨ ਕੋ ਨਾਸਾ। ਦੇਖ ਲੋ ਕਹਿੰਦੇ ਬੜੀ ਛੇਤੀ ਦੁੰਬਿਆਂ ਦਾ ਖਾਤਮਾ ਹੋ ਗਿਆ ਸਾਰੇ ਹੀ ਮਰ ਗਏ ਸੀ। ਤਿੰਨ ਭਿੱਖ ਪੁੰਨ ਆਇਓ ਇਨ ਪਾਸਾ। ਉਹਨਾਂ ਦੁੰਬਿਆਂ ਨੂੰ ਮਰਿਆ ਦੇ ਕੇ ਫਿਰ ਇਹਨਾਂ ਸੰਤਾਂ ਕੋਲ ਮੈਂ ਫੇਰ ਆਇਆ ਸੀ। ਆਨ ਬੇਨਤੀ ਕੀਨ ਅਗਾਰੀ। ਇਹਨਾਂ ਮਹਾਤਮਾ ਦੇ ਅੱਗੇ ਆ ਕੇ ਮੈਂ ਬੇਨਤੀ ਕੀਤੀ ਸੀ। ਬੰਦੇ ਚਰਨ ਮਹਾ ਸੁਖਕਾਰੀ। ਜਿਹੜੇ ਮਹਾਨ ਸੁਖ ਦੇਣ ਵਾਲੇ ਇਹਨਾਂ ਦਾ ਚਰਨ ਇਹਨਾਂ ਨੂੰ ਮੱਥਾ ਟੇਕਿਆ ਸੀ। ਸੁਣ ਤੋ ਸੰਤ ਇਨ ਬਚਨ ਉਚਾਰੇ। ਜਿਹੜੇ ਗੁਰੂ ਨਾਨਕ ਸੰਤ ਬੈਠੇ ਇਹਨਾਂ ਨੇ ਮੇਰੀ ਬੇਨਤੀ ਸੁਣ ਕੇ ਬਚਨ ਕਹੇ ਸੀ। ਵਾਹਿਗੁਰੂ ਕਹਿ ਲੇ ਹੋ ਜਵਾਰੇ। ਕਿਹਾ ਸੀ ਵੀ ਚਰਾਵੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਸਾਰੇ ਦੁੰਬਿਆਂ ਨੂੰ ਜਿਉਂਦੇ ਕਰ ਲੈ। ਜਾਏ ਤਹਾਂ ਸੋ ਵਿਧ ਮੈਂ ਕੀਨ। ਵੀ ਸੁਣੋ ਇਹ ਮੈਂ ਸੁਣ ਕੇ ਹੀ ਵਿਧੀ ਜਾ ਕੇ ਕੀਤੀ ਸੀ। ਮਾਰੇ ਜਿਤੇ ਜਵਾਏ ਸੁਦੀਨ। ਜਿੰਨੇ ਕਹਿੰਦੇ ਦੁੰਬੇ ਮਰੇ ਪਏ ਸੀ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਵਾਲ ਲਏ। ਇਹ ਮੂਰਤ ਹੈ ਆਪ ਖੁਦਾਏ। ਜਿਹੜੇ ਗੁਰੂ ਨਾਨਕ ਸਾਹਿਬ ਬੈਠੇ ਤਾਂ ਖੁਦਾ ਦੀ ਆਪ ਸ਼ਕਲ ਸੂਰਤ ਸਜ ਰਹੀ। ਮੁਝਤੇ ਸੰਗ ਨਾ ਛੋਡਿਓ ਜਾਏ। ਮੈਂ ਤਾਂ ਤੁਹਾਨੂੰ ਸਪਸ਼ਟ ਕਹਿਣਾ ਵੀ ਐਸੇ ਗੁਰੂ ਨਾਨਕ ਸਾਧੂ ਦਾ ਮੈਥੋਂ ਤਾਂ ਹੁਣ ਸਾਧ ਛੱਡਿਆ ਨਹੀਂ ਜਾਣਾ। ਦੁੰਬੇ ਚਾਰਨ ਤੁਮਰੇ ਤਿਆਗੇ। ਮੈਂ ਤਾਂ ਸਪਸ਼ਟ ਕਰਦਾ ਵੀ ਅੱਗੇ ਤੋਂ ਤੁਹਾਡੇ ਦੁੰਬੇ ਦੇ ਚਾਰਨੇ ਮੈਂ ਪੱਕੇ ਤੌਰ ਤੇ ਛੱਡ ਦਿੱਤੇ। ਖੋਜ ਲੇਹ ਬਨ ਮੈਂ ਅਬ ਆਗੇ। ਕਹਿੰਦੇ ਅੱਗੇ ਜਾ ਕੇ ਜੰਗਲ ਵਿੱਚ ਤੁਹਾਡੇ ਦੁੰਬੇ ਦੇ ਫਿਰਦੇ ਹੋਣਗੇ, ਉੱਥੇ ਢੂੰਡ ਲਓ, ਲੱਭ ਲਓ। ਮੋਰ ਭਰੋਸਾ ਸ਼ੋਰ ਬਹੋਰੀ। ਮੇਰੇ ਤੇ ਫਿਰ ਹੁਣ ਭਰੋਸਾ ਛੱਡ ਦੇਣਾ ਵੀ ਇਹ ਸਾਂਭੂ ਮੈਂ ਨੀ ਕੋਈ ਸਾਂਭਣੇ ਤੁਹਾਡੇ। ਮਾਲ ਸੰਭਾਰੋ ਬਿਪਨ ਢੰਡੋਰੀ। ਜੰਗਲ ਢੂੰਡ ਕੇ ਆਪਣੇ ਦੁੰਬਿਆਂ ਦਾ ਮਾਲ ਸੰਭਾਲ ਲੋ, ਮੈਂ ਨੀ ਕੋਈ ਹੈਗਾ ਸੰਭਾਲਕ। ਮਾਨਵ ਸਰਬ ਸੁਨੇ ਬਿਸਮਾਨੇ। ਇਸ ਵੇਲੇ ਚਰਾਵੇ ਤੋਂ ਇਹੋ ਜਿਹੇ ਪੁੱਛਣ ਸੁਣੇ ਲੋਕਾਂ ਨੇ ਸਾਰੇ ਚਰਜੇ ਹੋ ਗਏ। ਸਾਚ ਬਿਰਤਾਂਤ ਜਬ ਹੈ ਮਨ ਜਾਣੇ। ਮਨ ਵਿੱਚ ਜਾਣਿਆ ਵੀ ਜਿਹੜਾ ਇਹਨੇ ਬਚਨ ਦੱਸਿਆ ਬਿਲਕੁਲ ਸੋਲਾਂ ਨੇ ਸੱਚਾਈ ਹੈ। ਗੁਰਪਦ ਬੰਧਨ ਕੀਨੀ ਸਭ ਹੀ। ਉਹਨਾਂ ਲੋਕਾਂ ਨੇ ਵੀ ਗੁਰੂ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕੀਤੀਆਂ। ਖੋਜਿਓ ਬਹੁਤ ਵਿਪਨ ਕੋ ਤਬ ਹੀ। ਫਿਰ ਉਸ ਵੇਲੇ ਜਿਹੜਾ ਜੰਗਲ ਉਹਦੀ ਬੜੀ ਢੂੰਡ ਕੀਤੀ। ਦੁੰਬੇ ਲੈ ਨਗਰੀ ਮਹਿ ਆਏ। ਉਹ ਜਿਹੜੇ ਉਹ ਦੁੰਬੇ ਸੀ ਉਹਨਾਂ ਨੂੰ ਲੈ ਕੇ ਸ਼ਹਿਰ ਵਿੱਚ ਆ ਗਏ। ਜਸ ਗੁਰ ਕਾ ਤਬ ਵੱਢਿਓ ਮਹਾਏ। ਗੁਰੂ ਨਾਨਕ ਸਾਹਿਬ ਦਾ ਬੜਾ ਭਾਰੀ ਜਸ ਉੱਥੇ ਵੱਧ ਗਿਆ। ਸਭੀ ਲੋਕ ਮਿਲ ਚਰਨੀ ਲਾਗੇ। ਸਾਰੇ ਜਿਹੜੇ ਲੋਕ ਆ ਕੇ ਮਿਲ ਕੇ ਮਹਾਰਾਜ ਦੇ ਚਰਨੀ ਆ ਲੱਗੇ। ਭੇਟਾ ਧਰ ਹੈ ਉਪਾਇਨ ਆਗੇ। ਭੇਟਾ ਲਿਆ ਲਿਆ ਕੇ ਮਹਾਰਾਜ ਦੇ ਚਰਨਾਂ ਅੱਗੇ ਭੇਟਾ ਰੱਖ ਰਹੇ। ਖੁਸ਼ੀ ਹੋਣ ਸ੍ਰੀ ਗੁਰ ਕੀ ਲਾਗੀ। ਗੁਰੂ ਮਹਾਰਾਜ ਦੀ ਪ੍ਰਸੰਨਤਾ ਸਾਰਿਆਂ ਉੱਪਰ ਹੋਣ ਲੱਗ ਪਈ। ਪਾਹੁਲ ਲੈਣ ਲੱਗੇ ਵੱਡ ਭਾਗੀ। ਵੱਡੇ ਭਾਗਾਂ ਵਾਲੇ ਲੋਕ ਮਹਾਰਾਜ ਦੀ ਚਰਨ ਪੋੜ ਲੈਣ ਲੱਗ ਪਏ। ਸਤਿਗੁਰ ਕੋ ਸਿਮਰਨ ਮੁਖ ਕਰਹੀ। ਜੋ ਸਤਿਗੁਰੂ ਦਾ ਕਹਿੰਦੇ ਵਾਹਿਗੁਰੂ ਦਾ ਸਿਮਰਨ ਦੱਸਿਆ ਹੋਇਆ ਉਹਦਾ ਮੁਖੋਂ ਸਿਮਰਨ ਕਰਨ ਲੱਗ ਪਏ। ਸਰਬ ਵਿਕਾਰ ਹਿਰਦੈ ਪਰ ਹਰਿ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਸਾਰੇ ਜਿਹੜੇ ਵਿਕਾਰ ਹਿਰਦੇ ਵਿੱਚੋਂ ਤਿਆਗੀ ਜਾ ਰਹੇ, ਦੂਰ ਕਰੀ ਜਾ ਰਹੇ। ਪੁਰ ਮਹਿ ਗਮਨੇ ਪੁੰਨ ਗੁਣ ਖਾਨੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਫਿਰ ਸ਼ਹਿਰ ਵਿੱਚ ਵੀ ਚਲੇ ਗਏ। ਧਰਮ ਸਾਲ ਇੱਕ ਰਚੀ ਮਹਾਨੀ। ਆਪ ਜੀ ਨੇ ਆ ਕੇ ਬੜੀ ਤਕੜੀ ਕਿ ਧਰਮਸ਼ਾਲਾ ਬਣਵਾਉਣਾ ਕੀਤੀ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਗੁਰੂ ਮਹਾਰਾਜ ਜੀ ਨੇ ਫਿਰ ਇਹਨਾਂ ਲੋਕਾਂ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੁਸਾਂ ਨੇ, ਫਿਰ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਵੰਡ ਕੇ ਛਕਣਾ ਹੈ। ਸਿੱਖੀ ਮਗ ਤੇ ਸਦੇਸ਼ ਚਲਾਇਓ। ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦਾ ਜਿਹੜਾ ਰਸਤਾ ਹੈ ਭਾਵ ਭਗਤੀ ਵਾਲਾ ਚਲਾਇਆ ਆਪ ਜੀ ਨੇ। ਮਹਿਮਾ ਪੁਰ ਮਹਿ ਵਧੀ ਅਪਾਰਾ। ਉਹ ਸ਼ਹਿਰ ਦੇ ਵਿੱਚ ਆਪ ਜੀ ਦੀ ਬੜੀ ਮਹਿਮਾ ਬੇਅੰਤ ਬੇਅੰਤ ਵਧ ਗਈ ਹੈ। ਲਖ ਹੈ ਸ਼ਬਦ ਗੁਰ ਕਰ ਹੈ ਉਚਾਰਾ। ਲਿਖ ਹੈ ਸ਼ਬਦ ਗੁਰ ਕਰ ਹੈ ਉਚਾਰਾ। ਗੁਰੂ ਮਹਾਰਾਜ ਜੀ ਮੁਖੋਂ ਉਚਾਰਨ ਕਰਦੇ ਹੈ ਤੇ ਜਿਹੜੇ ਨਗਰ ਦੇ ਲੋਕ ਹੈ ਸ਼ਬਦਾਂ ਨੂੰ ਲਿਖ ਰਹੇ ਹਨ। ਪੜ ਹੈ ਪ੍ਰੀਤ ਸੋ ਕੀਰਤ ਕਰਹੀ। ਪ੍ਰੀਤੀ ਨਾਲ ਸ਼ਬਦ ਪੜ੍ਹਦੇ ਹਨ ਤੇ ਬਹੁਤ ਹੀ ਕੀਰਤੀ ਮਹਿਮਾ ਵਡਿਆਈ ਕਰਦੇ ਹਨ। ਸ੍ਰੀ ਨਾਨਕ ਮਹਿ ਸ਼ਰਧਾ ਧਰਹੀ। ਗੁਰੂ ਮਹਾਰਾਜ ਦੇ ਵਿੱਚ ਬੜੀ ਭਾਰੀ ਸ਼ਰਧਾ ਰੱਖ ਰਹੇ ਹਨ। ਇੱਕ ਪੰਡਤ ਰਹਿਤ ਸੁਜਾਨਾ। ਇਧਰ ਇੱਕ ਬੜਾ ਤਕੜਾ ਕਹਿੰਦੇ ਪੜ੍ਹਿਆ ਲਿਖਿਆ ਵਿਦਵਾਨ ਰਹਿੰਦਾ ਸੀ। ਸਭ ਵਿਦਿਆ ਮੈਂ ਨਿਪੁੰਨ ਨਿਧਾਨਾ। ਸਤਰਾਂ ਦੀ ਜਿਹੜੀ ਵਿਦਿਆ ਹੈ ਉਹਦੇ ਵਿੱਚ ਕਹਿੰਦੇ ਸਿਆਣਾ ਸੀ ਤੇ ਵਿਦਿਆ ਦਾ ਖਜ਼ਾਨਾ ਹੀ ਸੀ, ਜਾਣੀ ਜ਼ਿਆਦਾ ਪੜ੍ਹਿਆ ਲਿਖਿਆ ਸੀ। ਸ੍ਰੀ ਨਾਨਕ ਮਹਿਮਾ ਤਿੰਨ ਸੁਣੀ। ਇਸ ਵਿਦਵਾਨ ਦਾ ਨਾਮ ਬ੍ਰਹਮਦਾਸ ਖੋਟੜਾ ਲਿਖਿਆ ਹੈ। ਜਨਮ ਸਾਖੀ ਵਿੱਚ ਕਹਿੰਦੇ ਬ੍ਰਹਮਦਾਸ ਖੋਟੜੇ ਵਿਦਵਾਨ ਨੇ ਗੁਰੂ ਮਹਾਰਾਜ ਦੀ ਮਹਿਮਾ ਜਾਣੀ ਹੈ ਵੀ ਉਹ ਆਏ ਹਨ। ਦਰਸ਼ਨ ਕਰੋ ਹਿਰਦੇ ਅਸ ਗੁਣੀ। ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰੀ ਹੈ ਗੁਰੂ ਨਾਨਕ ਸਾਹਿਬ ਦੇ ਮੈਂ ਵੀ ਦਰਸ਼ਨ ਕਰ ਲਵਾਂ। ਪੁਸਤਕ ਲੱਦੇ ਉਸ਼ਟ ਜਿਨ ਦੋ। ਹਾਂ, ਜਿਸਨੇ ਕਹਿੰਦੇ ਪੁਸਤਕਾਂ ਦੇ ਦੋਠ ਨਾਲ ਲੱਦੇ ਹੋਏ। ਗਮਨਤ ਸੰਗ ਰਹਿਤ ਹੈ ਸੋ। ਜਦੋਂ ਕਿਸੇ ਪਾਸੇ ਚੱਲਦਾ ਨੇ ਬ੍ਰਹਮਦਾਸ ਖੋੜਾ ਪੰਡਿਤ ਕਹਿੰਦੇ ਨਾਲ ਹੀ ਚੱਲਦੇ ਉਹ ਦੋਵੇਂ ਉੱਠਦੇ ਪੁਸਤਕਾਂ ਦੇ। ਸਾਲਕ ਰਾਮ ਗਲੇ ਮਹਿ ਪਾਵਾ। ਇਸ ਤਰ੍ਹਾਂ ਬ੍ਰਹਮਦਾਸ ਖੋੜੇ ਵਿਦਵਾਨ ਨੇ ਗਲ ਦੇ ਵਿੱਚ ਠਾਕੁਰ ਜੀ ਭਗਵਾਨ ਗਲ ਵਿੱਚ ਪਾਏ ਪੱਥਰ ਦੀ ਮੂਰਤੀ ਜੀ ਪਾਈ ਹੋਈ ਹੈ। ਤਨ ਮਹਿ ਦਵਾਦਸ ਤਿਲਕ ਲਗਾਵਾ, ਆਪਣੇ ਸਰੀਰ ਤੇ ਕਹਿੰਦੇ 12 ਤਿਲਕ ਵੈਸ਼ਨਵ ਵਾਂਗੂ ਲਾਏ ਹੋਏ ਹਨ। ਇਸ ਤਰ੍ਹਾਂ ਇੱਕ ਮੱਥੇ ਤੇ ਤਿਲਕ ਜਿਹਾ ਲਾਇਆ, ਦੂਜਾ ਗਲ ਤੇ ਲਾਇਆ, ਤੀਜਾ ਛਾਤੀ ਤੇ, ਚੌਥਾ ਪੈਰਾਂ ਪੇਟ ਤੇ ਲਾਇਆ, ਦੋ ਬੱਖੀਆਂ ਤੇ ਲਾਏ, ਦੋ ਮੋਢਿਆਂ ਤੇ ਲਾਏ, ਦੋ ਬਾਹਾਂ ਤੇ ਲਾਏ, ਇੱਕ ਪਿੱਠ ਤੇ ਲਾਇਆ, ਇੱਕ ਲੱਕ ਤੇ ਲਾਇਆ ਹੋਇਆ। ਉਹ ਕਹਿੰਦੇ 12 ਤਿਲਕ ਜੇ ਲਾਏ ਹੋਏ ਇਸਨੇ। ਜਹ ਬੈਠੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠੇ ਹਨ। ਸੋ ਪੰਡਿਤ ਚੱਲ ਆਏ ਸਮੀਪਾ, ਵਿਦਵਾਨ ਬ੍ਰਹਮਦਾਸ ਖੋਟਾ ਚੱਲਦਾ ਹੋਇਆ ਮਹਾਰਾਜ ਦੀ ਹਜੂਰੀ ਵਿੱਚ ਹੀ ਆ ਪਹੁੰਚਿਆ ਹੈ। ਬੈਠਿਓ ਰਾਮ ਰਾਮ ਕੋ ਕਰਕੇ, ਮਹਾਰਾਜ ਨੂੰ ਵੀ ਰਾਮ ਰਾਮ ਜੀ ਇਉਂ ਕਹਿ ਕੇ ਆ ਬੈਠਾ। ਵਿਦਿਆ ਗਰਭ ਰਹਿਓ ਭਰ ਕੇ, ਇਹਦੇ ਵਿੱਚ ਕਹਿੰਦੇ ਵੀ ਮੈਂ ਵਿਦਿਆ ਪੜ੍ਹਿਆ, ਇਹਦਾ ਹੰਕਾਰ ਇਹਦੇ ਅੰਦਰ ਭਰਿਆ ਪਿਆ ਵੀ ਮੈਂ ਬਹੁਤ ਤਕੜਾ ਵਿਦਵਾਨ ਹਾਂ। ਬੋਲਿਓ ਬਾਹਰੋ ਬਚਨ ਦੁਰਾਸਾ, ਇਸ ਤਰ੍ਹਾਂ ਕਹਿੰਦੇ ਹੰਕਾਰ ਦੇ ਵਿੱਚ ਭਰਿਆ ਹੋਇਆ, ਫਿਰ ਮਹਾਰਾਜ ਨੂੰ ਖੋਟਾ ਜਿਹਾ ਬਚਨ ਹੀ ਬੋਲਿਆ ਇਹ। ਸੰਤ ਹੋਏ ਕਿਉਂ ਖਾਵਤ ਮਾਸਾ, ਕਿਉਂਕਿ ਮਹਾਰਾਜ ਦੇ ਉੱਪਰ ਉਹ ਕਹਿੰਦੇ ਉਹ ਚਮੜੇ ਦਾ ਇੱਕ ਪੁਸਤੀਨ ਜੀ, ਚਮੜੇ ਦੀ ਕੋਟੀ ਜੀ ਪਾਈ ਹੋਈ ਸੀ, ਜਿਸ ਕਰਕੇ ਕਹਿੰਦਾ ਵੀ ਤੁਸੀਂ ਸਾਧੂ ਸੰਤ ਹੋ ਤੇ ਉਹ ਤੁਸੀਂ ਮਾਸ ਕਿਉਂ ਖਾਂਦੇ ਹੋ? ਕਿਉਂ ਤਨ ਉਪਰ ਚਰਮ ਲੀਨਾ, ਕਿ ਤੁਸੀਂ ਆਪਣੇ ਸਰੀਰ ਦੇ ਉੱਪਰ ਆ ਜਿਹੜਾ ਚਮ ਜਾ ਚਮੜਾ ਜਾ ਇਹ ਕੋਟ ਜਾ ਕਿਉਂ ਪਾਇਆ ਹੈ? ਇਹ ਤੁਮ ਕਰਮ ਵਿਪਰਜੈ ਕੀਨਾ, ਇਹ ਤੁਸੀਂ ਕਹਿੰਦੇ ਜਿਹੜਾ ਚਮੜਾ ਜਾ ਸਰੀਰ ਤੇ ਪਾਇਆ ਹੈ, ਜਿਹੜਾ ਇਹ ਚਮੜਾ ਜਾ ਗਰਮ ਹੁੰਦਾ ਇਹਦੇ ਕਰਕੇ ਠੰਡ ਨਹੀਂ ਲੱਗਦੀ ਹੈ। ਉਹ ਇਸ ਤਰ੍ਹਾਂ ਕਹਿੰਦੇ ਉਹ ਚਮੜਾ ਜਾ ਉੱਪਰ ਇਹਨੂੰ ਭੁਲੇਖਿਆ ਪਿਆ ਵੀ ਜੇ ਚਮੜੇ ਦਾ ਇਹ ਉੱਪਰ ਲਿਆ ਤੇ ਚਮੜ ਮਾਸ ਵੀ ਇਹ ਖਾਂਦੇ ਹੋਣਗੇ। ਕਹਿਣ ਲੱਗੇ ਉੱਪਰ ਚਮੜਾ ਜਾ ਤੁਸੀਂ ਕਿਉਂ ਲਿਆ, ਪੁਸ਼ਤੀਨ ਜੀ ਕਿਵੇਂ ਪਾਈ ਹੋਈ ਹੈ? ਗੁਰ ਉਪਰ ਤਬ ਥੀ ਪੁਸ਼ਤੀਨ, ਕਿਉਂਕਿ ਗੁਰੂ ਮਹਾਰਾਜ ਨੇ ਹੁਣ ਇਹ ਕਸ਼ਮੀਰ ਵਿੱਚ ਠੰਡ ਹੈ ਨਾ, ਬਰਫ਼ ਪੈਂਦੀ ਹੈ, ਜਿਸ ਕਰਕੇ ਪੁਸ਼ਤੀਨ ਜੀ ਲਈ ਹੋਈ, ਉਹ ਚਮੜੇ ਦੀ ਕੋਟੀ ਜੀ ਪਾਈ ਹੋਈ ਹੈ। ਸੁਣ ਪੰਡਤ ਕੇ ਬਚਨ ਪ੍ਰਵੀਨ, ਗੁਰੂ ਮਹਾਰਾਜ ਜੋ ਸਿਆਣੇ ਹੈ ਬ੍ਰਹਮਦਾਸ ਖੋਰੜੇ ਦੇ ਬਚਨਾਂ ਨੂੰ ਸੁਣ ਕੇ, ਸਿੱਖਿਆ ਦੇਣ ਹੇਤ ਤੇ ਸੰਗਾ, ਗੁਰੂ ਮਹਾਰਾਜ ਦੇ ਸਾਥ ਚੰਗੀ ਸਿੱਖਿਆ ਦੇਣ ਵਾਸਤੇ, ਉਚਰਿਓ ਸ਼ਬਦ ਸੋ ਪ੍ਰੇਮ ਉਮੰਗਾ, ਬੜੇ ਪ੍ਰੇਮ ਤੇ ਉਰਸ਼ਾ ਵਿੱਚ ਆ ਕੇ ਮਰਨ ਮੁਖੋਂ ਇੱਕ ਸ਼ਬਦ ਉਚਾਰਨ ਕੀਤਾ ਇਸ ਦੇ ਪ੍ਰਸਾਰ। ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ। ਮਹਾਰਾਜ ਕਹਿੰਦੇ ਬ੍ਰਹਮਦਾਸ ਖੋੜੇ ਵੇਦ ਪੜ ਕੇ, ਸ਼ਾਸਤਰ ਸਿਮਰਤੀਆਂ ਪੜ ਕੇ ਬੜੀ ਤਕੜੀ ਗੱਡੀ ਲੱਦ ਲਈ ਇਹਨਾਂ ਸ਼ਾਸਤਰਾਂ ਪੁਸਤਕਾਂ ਦੀ, ਪੜ ਪੜ ਭਰੀ ਹੈ ਸਾਥ। ਹੋਰ ਕਹਿੰਦੇ ਵੇਰ ਪਾਰ ਪ੍ਰਾਣ ਸਿਮਰਤ ਪੜ ਪੜ ਕੇ, ਫਿਰ ਅੱਗੇ ਕਹਿੰਦੇ ਸਾਥ ਭਰ ਲਈਏ, ਉੱਠਾਂ ਦੇ ਕਾਫਲਿਆਂ ਦੇ ਕਾਫਲੇ ਕਹਿੰਦੇ ਭਰ ਲਈਏ, ਭਾਵ ਉੱਠ ਲੱਦ ਲਈਏ ਪੁਸਤਕਾਂ ਦੇ, ਪੜ ਪੜ ਬੇੜੀ ਪਾਈ ਹੈ। ਕਹਿੰਦੇ ਇੰਨੇ ਪੁਸਤਕ ਪੜ੍ਹੀਏ ਜੇ ਨਦੀ ਤੋਂ ਪਾਰ ਲੰਘਣਾ ਹੋਵੇ ਤੇ ਬੇੜੀ ਵਿੱਚ ਪਾ ਲਈਏ ਉਹਨਾਂ ਪੁਸਤਕਾਂ ਨੂੰ, ਪੜ ਪੜ ਗੱਡੀਆ ਹੈ ਖਾਤ। ਉਹ ਪੁਸਤਕ ਕਹਿੰਦੇ ਪੜ੍ਹੇ ਪੜ੍ਹਦਿਆਂ ਪੜ੍ਹਦਿਆਂ ਜਦੋਂ ਪੁਰਾਣੇ ਜੇ ਹੋਣ, ਫਿਰ ਕਹਿੰਦੇ ਟੋਆ ਪੁੱਟ ਕੇ ਉਹਨਾਂ ਪੁਸਤਕਾਂ ਨੂੰ ਖਾਤੇ ਧੋਏ ਵਿੱਚ ਡੱਬ ਲਈਏ, ਜਾਂ ਪੁਸਤਕਾਂ ਪੜ੍ਹ ਕੇ ਫਿਰ ਇੰਨੀ ਮਾਇਆ ਕਮਾਈਏ, ਇੰਨਾ ਧਨ ਕਮਾਈਏ, ਫਿਰ ਖਾਤਾ ਪੜ ਕੇ ਉੱਥੇ ਤੇਨੇ ਤੁਹਾਨੂੰ ਦੱਬ ਦਈਏ। ਪੜੀ ਇਹ ਜੇਤੇ ਬਰਸ ਬਰਸ, ਫਿਰ ਕਹਿੰਦੇ ਜਿੰਨੇ ਕੁ ਜ਼ਿੰਦਗੀ ਹੈ ਸਰੀਰ ਦੇ, ਕਹਿੰਦੇ ਉਮਰ ਦੇ ਸਾਲ ਹੈ, ਉਹ ਸਾਲਾਂ ਦਾ ਸਾਲ ਹੀ ਪੜੇ ਜਾਈਏ। ਪੜੀ ਇਹ ਜੇਤੇ ਮਾਸ, ਬਾਕੀ ਜਿੰਨੀ ਕਹਿੰਦੇ ਸਾਲਾਂ ਵਿੱਚ ਕਹਿੰਦੇ ਥੋੜੇ ਬਹੁਤੇ ਸਵਾਸ ਰਹਿੰਦੇ ਉਹਦੇ ਵਿੱਚ ਵੀ ਪੜੀ ਚੱਲੀਏ। ਪੜੀ ਇਹ ਜੇਤੀ ਆਰ ਜਾ, ਇਹ ਪੜਦਾ ਜਿੰਨੀ ਹੈ ਸਰੀਰ ਦੀ ਉਮਰ ਹੈ ਉਹਨਾਂ ਚਿਰ ਪੜੀ ਹੀ ਚੱਲੀਏ। ਪੜੀ ਇਹ ਜੇਤੇ ਸਾਸ, ਜਿੰਨੇ ਕਹਿੰਦੇ ਮਹੀਨੇ ਉਹ ਵੀ ਪੜੀ ਜਾਈਏ, ਜਿੰਨੇ ਸਵਾਸ ਹੈ ਜ਼ਿੰਦਗੀ ਦੇ ਉਹਦੇ ਵਿੱਚ ਵੀ ਪੜੀ ਚੱਲੀਏ। ਨਾਨਕ ਲੇਖਾ ਇੱਕ ਗੱਲ, ਕਹਿੰਦੇ ਵੀ ਜਿਹੜਾ ਨਾਮ ਜਪਣਾ ਹੈ ਇਸ ਤਰ੍ਹਾਂ ਵਾਹਿਗੁਰੂ ਦੀ ਨੂੰ ਪ੍ਰਵਾਨ ਹੋਣਾ, ਇਹ ਤਾਂ ਇੱਕ ਗੱਲ ਜਿਹੜੀ ਲੇਖੇ ਵਿੱਚ ਹੈ। ਹੋਰ ਹੋਮੈ ਝਖਣਾ ਚਾਹ, ਇਹ ਤੋਂ ਬਗੈਰ ਤਾਂ ਬਾਕੀ ਪੜ੍ਹ ਕੇ ਹੋਮੈ ਕਰਕੇ ਜਿਹੜਾ ਕੋਈ ਝਖਣਾ ਹੈ ਉਹ ਵਿਅਰਥੀ ਕਹਿੰਦੇ ਚਖਾ ਮਾਰਨੀਆਂ ਹਨ। ਦੋਹਰਾ ਸੁਣ ਪੰਡਤ ਬਿਨ ਸਤਿਗੁਰੂ, ਮਹਾਰਾਜ ਕਹਿੰਦੇ ਪੰਡਤਾ ਸੁਣ ਲਾ, ਪੂਰੇ ਸਤਿਗੁਰੂ ਤੋਂ ਬਗੈਰ ਮਾਰਗ ਹੱਥ ਨ ਆਏ, ਪਰਮੇਸ਼ਰ ਦਾ ਭਉ ਭਗਤੀ ਦਾ ਗਿਆਨ ਦਾ ਰਸਤਾ ਹੱਥ ਵਿੱਚ ਨਹੀਂ ਆਉਂਦਾ। ਬਿਨ ਤਾਰੀ ਤਾਰੋ ਭਿਰਿਓ, ਦੇਖ ਲਾ ਵੀ ਪੰਡਤਾ ਬਿਨਾਂ ਕੁੰਜੀ ਤੋਂ ਜਿਵੇਂ ਜਿੰਦਰਾ ਜਿਹੜਾ ਭਿੜਿਆ ਰਹਿੰਦਾ ਬੰਦ ਹੀ ਰਹਿੰਦਾ ਹੈ। ਖੁੱਲਾ ਨ ਕਰੇ ਉਪਾਏ, ਜਿੰਨੇ ਮਰਜ਼ੀ ਉਪਰਾਲੇ ਕੀਲੇ ਕਰੇ ਕੁੰਜੀ ਤੋਂ ਬਾਹਰ ਜਿੰਦਾ ਨਹੀਂ ਨਾ ਖੁੱਲਦਾ। ਇਸ ਤਰ੍ਹਾਂ ਜਿਹੜੀ ਵਾਹਿਗੁਰੂ ਦੀ ਗੁਰੂ ਦੀ ਸਿੱਖੀ ਸਿੱਖਿਆ ਰੂਪੀ ਕੁੰਜੀ ਹੈ ਭਾਵ ਭਗਤੀ, ਕੁੰਜੀ ਤੋਂ ਬਗੈਰ ਜਿਹੜਾ ਇਹ ਕਹਿੰਦੇ ਅਗਿਆਨ ਰੂਪੀ ਜਿੰਦਰਾ ਇਹ ਨਹੀਂ ਖੁੱਲਦਾ, ਗਿਆਨ ਨਹੀਂ ਦੂਰ ਹੁੰਦਾ। ਜਿੰਨਾ ਮਰਜ਼ੀ ਉਪਰਾਲੇ ਹੀਲੇ ਕਰ ਲਿਆ, ਜਿਵੇਂ ਤੂੰ ਪੁਸਤਕ ਪੋਥੇ ਪੜ੍ਹੇ ਹੈ, ਅਗਿਆਨ ਦਿੰਦਰਾ ਤਾਂ ਨਹੀਂ ਖੁੱਲਿਆ ਹੈ। ਚੌਪਈ ਪੂਰਨ ਪੁੰਜ ਪੁੰਨ ਜਬ ਹੋਏ, ਐਵੇਂ ਪੰਡਤਾ ਜਦੋਂ ਮਨੁੱਖ ਦੇ ਬਹੁਤੇ ਪੁੰਨ ਕੀਤੇ ਹੋਏ ਇਕੱਠੇ ਹੋ ਜਾਣ, ਮਿਲ ਹੈ ਗੁਰੂ ਉਪਦੇਸ਼ ਸੋਏ, ਉਹਨਾਂ ਕਰਕੇ ਪੂਰੇ ਸਤਿਗੁਰੂ ਮਿਲ ਜਾਣ ਤੇ ਇਸ ਨੂੰ ਫਿਰ ਉਪਦੇਸ਼ ਦੇ ਦੇਣ। ਸਾਰਾ ਸਾਰ ਲਿਖਾਵੇ ਜਬ, ਪੂਰੇ ਸਤਿਗੁਰੂ ਵੀ ਸੱਚ ਕੀ ਹੈ ਝੂਠ ਕੀ ਹੈ ਚੰਗੀ ਤਰ੍ਹਾਂ ਲਿਖਾ ਦੇਣ, ਜਿਣਾ ਦੇਣ। ਗ੍ਰਹਿਣ ਤਿਆਗਨੋ ਜਾਣੈ ਤਬੈ, ਕੀ ਗ੍ਰਹਿਣ ਕਰਨਾ ਕੀ ਰੱਖਣਾ ਹੈ ਕੀ ਛੱਡਣਾ ਹੈ, ਔਗੁਣ ਛੱਡਣੇ ਔਗੁਣ ਗ੍ਰਹਿਣ ਰੱਖਣੇ ਧਾਰਨੇ ਹਨ, ਇਹ ਸਾਰਾ ਜਾਣਦਾ ਹੈ। ਮਿਟੈ ਭਰਮ ਚਿਤ ਸ਼ਾਂਤੀ ਪਾਏ, ਫਿਰ ਵੀ ਪੰਡਤਾ ਗੁਰੂ ਦੇ ਮਿਲਣ ਕਰਕੇ ਪੰਜ ਤਰ੍ਹਾਂ ਦਾ ਭਰਮ ਮਿਟ ਜਾਂਦਾ, ਚਿਤ ਸ਼ਾਂਤੀ ਪਾਉਂਦਾ ਹੈ। ਅਨਕ ਕਲਪਨਾ ਹਿਰਦੈ ਨਸਾਏ, ਅਨੇਕਾਂ ਜਿਹੀਆਂ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਉੜਦੀਆਂ, ਨਸਨਾਸ ਹੋ ਜਾਂਦੀਆਂ। ਵਹਿਰ ਵੇਖ ਪਰ ਦ੍ਰਿਸ਼ਟ ਨਾ ਧਾਰੈ, ਤਾਂ ਜਿਹੜਾ ਬਾਹਰਲਾ ਭੇਖ ਹੈ ਨਾ ਉਹਦੇ ਉੱਪਰ ਉਹ ਨਿਗਾਹ ਨਹੀਂ ਰੱਖਦਾ, ਨਿਗਾਹ ਨਹੀਂ ਰੱਖਦਾ ਵੀ ਇਹ ਚਮੜੇ ਦਾ ਕੋਟ ਪਾਇਆ ਵੀ ਸ਼ਾਇਦ ਮਾਸ ਹੀ ਖਾਂਦੇ ਹੋਣ। ਅੰਤਰ ਮੁਖੀ ਬ੍ਰਿਤ ਕੋ ਪਾਰੈ, ਤਾਂ ਜਿਹੜੀ ਅੰਤਰਮੁਖ ਬਿਰਤੀ ਉਹਦੀ ਪਾਲਣਾ ਕਰਦਾ ਉਹਨੂੰ ਵਧਾਉਂਦਾ ਹੈ। ਸੁਣ ਪੰਡਿਤ ਉਰ ਲੇ ਹੋ ਵਿਚਾਰੀ, ਪੰਡਤਾ ਸੁਣ ਲਾ ਇਹ ਬਚਨ, ਤੇਰੇ ਦੇ ਵਿੱਚ ਸੋਚ ਵਿਚਾਰ ਲਾ। ਜਬ ਲਾ ਮਨ ਹੈ ਵਿਸ਼ੇ ਵਿਕਾਰੀ, ਨਾ ਚਿਰ ਕਹਿੰਦੇ ਮਨ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸਿਆ ਪਿਆ ਹੈ। ਵਹਿਰ ਭੇਖ ਤਬ ਲਾ ਸਭ ਕਾਜਾ, ਨਾ ਚਿਰ ਜਿਹੜਾ ਬਾਹਰਲਾ ਭੇਖ ਜਿਹਾ ਬਣਾਇਆ ਨਾ ਮੱਥੇ ਤੇ 12 ਤਿਰਕ ਜੇ ਲਾਏ, ਸਭ ਤੇਰੇ ਮੈਂ ਕੱਚੇ ਪਿੱਲੇ ਹੀ ਹੈ। ਸੱਚ ਸੰਗ ਰੰਚਕ ਨਹਿ ਰਾਜਾ, ਜਿਹੜਾ ਸੱਚਾ ਨਾਮ ਉਹਦੇ ਵਿੱਚ ਤਾਂ ਮਨ ਥੋੜਾ ਮਾਤਰ ਵੀ ਕਹਿੰਦੇ ਮਨੀ ਰਚਿਆ ਹੈ ਜੁੜਿਆ ਹੈ। ਸਹਿ ਸੀਸ ਜਮ ਡੰਡ ਵਿਸਾਲਾ, ਇਸ ਕਰਕੇ ਕਹਿੰਦੇ ਜਮ ਦਾ ਜਿਹੜਾ ਡੰਡਾ ਬੜਾ ਤਕੜਾ ਸਿਰ ਤੇ ਸਹਾਰੇਗਾ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ, ਕੋਈ ਤੇਰੇ ਵਰਗੇ ਬਹੁਤ ਕਹਿੰਦੇ ਤ੍ਰਿਸ਼ਨਾ ਦੀ ਕ੍ਰਿਸ਼ਨਾ ਦੇ ਜਾਲ ਵਿੱਚ ਫਸੇ ਪਏ ਹੈ। ਕਾਮ ਕ੍ਰੋਧ ਮਦ ਮਾਨ ਮਲੀਨੇ, ਕਾਮ ਤੇ ਕ੍ਰੋਧ ਤੇ ਮਾਨ ਦਾ ਜਿਹੜਾ ਨਸ਼ਾ ਇਹਦੇ ਵਿੱਚ ਜਿਹੜੇ ਮਿਲੇ ਹਨ। ਨਿਜ ਸਰੂਪ ਲਖ ਹੈ ਨਾ ਮਤ ਹੀਨੇ, ਜਿਹੜੇ ਬੁੱਧੀ ਤੋਂ ਹੀਣੇ ਆਪਣਾ ਸਵੈ ਸਰੂਪ ਕੀ ਆ ਉਹਨੂੰ ਜਾਣਦੇ ਨਹੀਂ ਸਮਝਦੇ ਨਹੀਂ ਹੈ। ਪੂਰਬ ਪੁੰਨ ਪੁੰਜ ਹੋਇ ਜਬ ਹੀ, ਪੰਡਤਾ ਜੇ ਭੋਲੇ ਜਨਮਾਂ ਦੇ ਬਹੁਤੇ ਕਿਤੇ ਪੁੰਨ ਪੁੰਨ ਕੀਤੇ, ਮਿਲ ਹੈ ਕਿਰਪਾ ਕਰ ਸਤਿਗੁਰ ਤਬ ਹੀ, ਫੇਰ ਕਿਰਪਾ ਕਰਕੇ ਸਤਿਗੁਰੂ ਆ ਕੇ ਮਿਲ ਜਾਂਦੇ। ਨਿਜ ਸਰੂਪ ਕੋ ਦੇਹ ਦਿਖਾਈ, ਫਿਰ ਉਹ ਜਿਹੜੇ ਪੂਰੇ ਸਤਿਗੁਰੂ ਇਹਦਾ ਆਪਣਾ ਸਵੈ ਸਰੂਪ ਕੀ ਆ ਉਹਨੂੰ ਦਿਖਾਲ ਦਿੰਦੇ। ਭਰਮ ਕਰਮ ਤੇ ਲੇਹ ਛੁਡਾਈ, ਤਰ੍ਹਾਂ ਦਾ ਜਿਹੜਾ ਭਰਮ ਹੈ ਹੋਰ ਜਿਹੜਾ ਕਰਮ ਕਾਂਡ ਜਾਏ ਤੋਂ ਛੁਡਾ ਲੈਂਦੇ ਆ, ਵਿਚਾ ਲੈਂਦੇ। ਹੰਤਾ ਤਿਆਗ ਸਰਬ ਦੁੱਖ ਹਰ ਹੀ, ਦਾ ਤਿਆਗ ਜਾ ਕਰਾ ਕੇ ਸਾਰੇ ਦੁੱਖਾਂ ਦਾ ਨਾਸ ਕਰ ਦਿੰਦੇ। ਪਰਾ ਲਬਦ ਸੋ ਪੁੰਚਨ ਕਰਹੀ, ਜਿਹੜੀ ਕਿਸਮਤ ਵਿੱਚ ਲਿਖਿਆ ਉਸ ਅਨੁਸਾਰ ਉਹ ਕਹਿੰਦੇ ਕਹਿੰਦੇ ਛਕਦਾ ਛਕਾਉਂਦਾ ਰੁੱਖਾ ਮਿੱਸਾ ਖਾ ਕੇ ਆਨੰਦ ਰਹਿੰਦਾ। ਕਾਹੇ ਵਾਸਤ ਕੀ ਕਰ ਹੈ ਨ ਆਸਾ, ਜਦੋਂ ਅੰਤਰਮੁਖ ਹੋ ਜਾਂਦੀ ਹੰਗਤਾ ਮੰਗਤਾ ਖਤਮ, ਸਾਰੇ ਦੁੱਖ ਨਾਸ ਹੋ ਜਾਂਦੇ ਹੈ, ਫਿਰ ਕਹਿੰਦੇ ਕਿਸੇ ਵਸਤੂ ਦੀ ਗ੍ਰਹਿਣ ਕਰਨ ਦੀ ਲੈਣ ਦੀ ਆਸਾ ਹੀ ਕਰਦਾ। ਹਿਰਦੈ ਆਨੰਦ ਸਦੀਵ ਨਿਰਾਸਾ, ਹਮੇਸ਼ਾ ਹਿਰਦੇ ਵਿੱਚ ਆਨੰਦ ਰਹਿੰਦਾ ਹੈ ਤੇ ਹਮੇਸ਼ਾ ਆਸਾ ਤੋਂ ਨਿਰਾਸਾ ਹੋ ਕੇ ਰਹਿੰਦਾ। ਇਉਂ ਸੁਣ ਪੰਡਿਤ ਬੰਧਨ ਕੀਨੇ, ਗੁਰੂ ਮਹਾਰਾਜ ਦੇ ਸੱਚੇ ਸੁੱਚੇ ਬਚਨ ਸੁਣ ਕੇ ਬ੍ਰਹਮਦਾਸ ਖੋਰਡੇ ਵਿਦਵਾਨ ਨੇ ਨਮਸਕਾਰ ਕੀਤੀ ਹੈ। ਹਿਰਦੈ ਦਵੈਤ ਮਤ ਰਹਿ ਗਈ ਭੀਨੇ, ਜਿਹੜੀ ਦਵੈਤ ਬਲ ਵਾਲੀ ਮਤ ਸੀ ਉਹ ਕਹਿੰਦੇ ਭਿੱਜੀ ਰਹਿ ਗਈ ਹੈ, ਜਾਣੀ ਖਤਮੀ ਹੋ ਗਈ ਹੈ। ਅੰਤਰ ਜਾਮੀ ਜਾਨੀ ਉਰ ਕੀ, ਇਹ ਮਹਾਰਾਜ ਤਾਂ ਅੰਤਰ ਜਾਮੀ ਹੈ, ਮੇਰੇ ਹਿਰਦੇ ਦੀ ਜਾਣ ਲਈ ਹੈ। ਅਸਕੋ ਤਾਬ ਸਹਿ ਸਤਿਗੁਰ ਕੀ, ਐਸਾ ਕਿਹੜਾ ਹੈ ਜੋ ਸਤਿਗੁਰੂ ਦੀ ਕਹਿੰਦੇ ਤਾਬ ਨੂੰ ਤਾਕਤ ਨੂੰ ਸਹਾਰੇ। ਕਹਿਓ ਬਚਨ ਪੰਡਿਤ ਕਿਤ ਜਾਵਹੁ, ਫਿਰ ਗੁਰੂ ਮਹਾਰਾਜ ਨੇ ਬਚਨ ਕਿਹਾ ਵੀ ਪੰਡਿਤ ਕਿਸੇ ਧਰਮ ਤੋਂ ਚਲਿਆ ਜਾ, ਆਪਣੋ ਗੁਰੂ ਕਰੋ ਜਿਤ ਪਾਵਹੁ, ਜਿੱਥੇ ਵੀ ਤੂੰ ਪਾਵੇਂ ਜਿੱਥੇ ਤੈਨੂੰ ਲਵੇ ਤੂੰ ਆਪਣਾ ਗੁਰੂ ਧਾਰਨ ਕਰ ਲਾ, ਗੁਰੂ ਵਾਲਾ ਬਣ ਲਾ। ਸੁਣਹੋ ਸੰਤ ਅਬ ਕਿਹਠਾ ਜਾਈ, ਫਿਰ ਕਹਿਣ ਲੱਗਿਆ ਬ੍ਰਹਮਦਾਸ ਖੋੜਾ ਸੰਤੋ ਸੁਣੋ ਹੁਣ ਕਿਹੜੇ ਥਾਂ ਮੈਂ ਜਾਵਾਂ, ਗੁਰੂ ਘਰੋਂ ਤੁਮ ਦੇਹੋ ਬਤਾਈ, ਜਿੱਥੇ ਜਾ ਕੇ ਮੈਂ ਗੁਰੂ ਧਾਰਨ ਕਰ ਲਾ ਉਹ ਥਾਂ ਤੁਸੀਂ ਮਹਾਰਾਜ ਦੱਸ ਦਿਓ ਮੈਨੂੰ। ਸੁਣ ਪੁਨ ਬੋਲੇ ਕਿਰਪਾ ਨਿਧਾਨਾ, ਗੁਰੂ ਮਹਾਰਾਜ ਸੁਣ ਕੇ ਬ੍ਰਹਮਦਾਸ ਖੋੜੇ ਨੂੰ ਕਿਰਪਾ ਦੇ ਖਜ਼ਾਨੇ ਸਤਿਗੁਰੂ ਹੀ ਓਂ ਬੋਲੇ, ਇਤ ਦਿਸ਼ ਜਾਹੋ ਵੱਡੀ ਉਦਿਆਨਾ, ਕਹਿੰਦੇ ਇਸ ਤਰਫ ਨੂੰ ਚਲਿਆ ਜਾ, ਇੱਧਰ ਬਹੁਤ ਜਿੱਥੇ ਉਜਾੜ ਜੀ ਹੈ ਨਾ। ਬੈਠੇ ਸੰਤ ਚਾਰ ਤੇ ਹਿਥਾਈ, ਕਹਿੰਦੇ ਬਾਰ ਬਾਰ ਉਜਾੜ ਵਿੱਚ ਚਾਰ ਸੰਤ ਉਸ ਥਾਂ ਤੇ ਬੈਠੇ ਹੋਏ। ਤਿੰਨ ਪੁੱਛੋ ਸੋ ਦੇਹ ਬਤਾਈ, ਕਹਿੰਦੇ ਉਹ ਚਾਰੇ ਸੰਤਾਂ ਨੂੰ ਤੂੰ ਪੁੱਛ ਲਈ ਵੀ ਮੈਂ ਗੁਰੂ ਧਾਰਨਾ ਕਿੱਥੇ ਹੈ, ਤੇ ਉਹ ਤੈਨੂੰ ਦੱਸ ਦੇਣਗੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੰਦਰ ਇਹ ਚਾਰੇ ਸੰਤ ਰੂਪ ਵਿੱਚ ਮਹਾਰਾਜ ਦੇ ਦਰਸ਼ਨ ਕਰਕੇ ਗਏ ਸਨ। ਤਬ ਪੰਡਿਤ ਗਮਨਿਓ ਤਿਸ ਪਾਸਾ, ਉਸ ਵੇਲੇ ਮਹਾਰਾਜ ਦੇ ਕਹਿਣ ਕਰਕੇ ਚਾਰੇ ਸੰਤਾਂ ਕੋਲ ਜਿਹੜਾ ਇਹ ਪੰਡਿਤ ਚਲਿਆ ਗਿਆ। ਦੇਖੇ ਜਾਏ ਸੰਤ ਸੁਖ ਰਾਸਾ, ਸੁਖਾਂ ਦੇ ਖਜ਼ਾਨਾ ਰੂਪ ਜਾ ਕੇ ਦੇਖਿਆ ਵੀ ਸੰਤ ਬੈਠੇ ਹੈ। ਕਹੀ ਹਕੀਕਤ ਬੰਧਨ ਕਰਕੇ, ਉਸ ਵੇਲੇ ਉਹਨਾਂ ਨੂੰ ਮੱਥਾ ਟੇਕ ਕੇ ਆਪਣੀ ਕਹਾਣੀ ਸਾਰੀ ਵਾਰਤਾ ਕਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡਾ ਨਾਂ ਲਿਆ ਵੀ ਉਹ ਦੱਸਣਗੇ ਵੀ ਕਿੱਥੇ ਗੁਰੂ ਹੈ। ਦੁਬਦਾ ਰਹੇ ਹਿਰਦੇ ਮਹਿ ਭਰ ਕੇ, ਹਿਰਦਾ ਹਿਰਦਾ ਕਹਿੰਦੇ ਦਵੈਤ ਭਾਵ ਨਾਲ ਦੁਚਿੱਤੇ ਪਣ ਨਾਲ ਭਰਿਆ ਪਿਆ ਹੈ। ਬੋਲੇ ਸੰਤ ਜਾਨ ਤੇ ਹੇਤਾ, ਕਹਿੰਦੇ ਇਹਦੇ ਅੰਦਰਲਾ ਜਿਹੜਾ ਮੋਹ ਮਾਇਆ ਨਾਲ ਸੀ ਜਿਸ ਕਰਕੇ ਜਾਣ ਕੇ ਉਸ ਚਾਰੇ ਸੰਤ ਫਿਰ ਬੋਲੇ। ਤਬ ਗੁਰ ਆ ਕੇ ਬੀਜ ਨਿਕੇਤਾ, ਵੀ ਪੰਡਤਾ ਤੇਰਾ ਜਿਹੜਾ ਉਗਿਆ ਨਾ ਅੱਗੇ ਮੰਦਰ ਜਾਏ ਘਰ ਜਾਏ ਇਹਦੇ ਵਿੱਚ ਤੇਰਾ ਗੁਰੂ ਬੈਠਾ ਹੈ। ਨਿਸ ਦਿਨ ਜਾ ਮਹਿ ਰਹਿ ਹਿਤ ਧਾਰੀ, ਜਿਸ ਗੁਰੂ ਦੇ ਵਿੱਚ ਤੂੰ ਬਈ ਦਿਨੇ ਰਾਤ ਬੜਾ ਪ੍ਰੇਮ ਲਾ ਕੇ ਰੱਖਦਾ, ਕਰਹੋ ਗੁਰੂ ਤੇ ਜਾਏ ਅਗਾਰੀ, ਅੱਜ ਵੀ ਉਸ ਮੰਦਰ ਵਿੱਚ ਜਾ ਕੇ ਨਾ ਅੱਗੇ ਜਾ ਕੇ ਤੂੰ ਆਪਣਾ ਗੁਰੂ ਵੀ ਉਹਨਾਂ ਨੂੰ ਧਾਰਨ ਕਰ ਲਾ। ਸੁਣ ਪੰਡਿਤ ਆਗੈ ਜਬ ਗਯੋ, ਉਹ ਸੰਤਾਂ ਦੀ ਗੱਲ ਸੁਣ ਕੇ ਜਦੋਂ ਪੰਡਿਤ ਮੰਦਰ ਦੇ ਅੱਗੇ ਨੂੰ ਗਿਆ ਹੈ, ਇੱਕ ਮੰਦਰ ਤਬ ਦੇਖਤ ਪਯੋ, ਅੱਗੇ ਬੜਾ ਕੇ ਸੋਹਣਾ ਤਕੜਾ ਕਹਿੰਦੇ ਮੰਦਰ ਜਦ ਦੇਖਿਆ ਇਸ ਨੇ, ਤੇ ਮੈਂ ਦੇਖੀ ਸੁੰਦਰ ਨਾਰੀ, ਉਸ ਮੰਦਰ ਦੇ ਵਿੱਚ ਕਹਿੰਦੇ ਸੋਹਣੀ ਸੁਨੱਖੀ ਕੇ ਇਸਤਰੀ ਫਿਰਦੀ ਨੇ ਦੇਖੀ ਹੈ, ਭੂਖਨ ਕੇਰ ਸ਼ਿੰਗਾਰ ਸ਼ਿੰਗਾਰੀ, ਸੋਨੇ ਸੋਨੇ ਦੇ ਗਹਿਣੇ ਨੇ ਸ਼ਿੰਗਾਰ ਨਾਲ ਐਨ ਸਰੀਰ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ, ਬਸਤਰ ਕੁਸੁੰਬੀ ਪਹਿਰੇ ਸਾਰੇ, ਜਿਸ ਨੇ ਕਹਿੰਦੇ ਲਾਲ ਰੰਗ ਦੇ ਬਸਤਰ ਜੇ ਚਮਕੀਲੇ ਜੇ ਭੜਕੀਲੇ ਜੇ ਪਹਿਨੇ ਹੋਏ, ਖਿਲਤ ਕੇਲੀ ਆਨੰਦ ਮਜਾਰੇ, ਆਪਣੇ ਆਨੰਦ ਵਿੱਚ ਹੀ ਕਹਿੰਦੇ ਮੰਦਰ ਵਿੱਚ ਖੇਲਦੀ ਨੱਚਦੀ ਟੱਪਦੀ ਫਿਰਦੀ, ਪੰਡਿਤ ਹਿਰਦੈ ਆਸ ਅਨਮਾਨੀ, ਪੰਡਿਤ ਨੇ ਹਿਰਦੇ ਵਿੱਚ ਉਹਨੂੰ ਦੇਖ ਕੇ ਅਨੁਮਾਨ ਜਾ ਕੀਤਾ, ਸ਼ਕਤਵਾਨ ਇਹ ਆਸ ਪਹਿਚਾਨੀ, ਜਿਹੜੀ ਇਸਤਰੀ ਹੈ ਨਾ ਕੋਈ ਤਕੜੀ ਤਾਕਤ ਵਾਲੀ ਹੈ ਵੀ ਜਿਸ ਕਰਕੇ ਇਸ ਤਰ੍ਹਾਂ ਰਹਿ ਰਹੀ ਮੰਦਰ ਵਿੱਚ, ਸਿਰ ਨਿਵਾਏ ਜਬ ਬੰਧਨ ਕੀਨੀ, ਜਦੋਂ ਕਹਿੰਦੇ ਇਹਨੇ ਸਿਰ ਜਾ ਨਿਵਾ ਕੇ ਉਹਨੂੰ ਮੱਥਾ ਜਾ ਟੇਕਿਆ ਹੈ, ਤੇ ਪਨ ਹੀ ਇਸ ਕੇ ਸਿਰ ਨੀ, ਉਹਨੂੰ ਦੇਖ ਕੇ ਨਾ ਉਸੇ ਵੇਲੇ ਕਹਿੰਦੇ ਸਿਰ ਪੈਰਾਂ ਤੋਂ ਜੁੱਤੀ ਜੀ ਲਾ ਲਈ ਸੈਂਡਰ ਜੇ ਲਾ ਦੇ ਮਾਰੇ ਸਿਰ ਚ ਦੇ, ਤੇ ਉੱਪਰ ਬਸ ਚੱਲ ਤਾ ਕੋ, ਉਹਦੇ ਉੱਪਰ ਪੰਡਿਤ ਦਾ ਵਿਚਾਰੇ ਦਾ ਬਸ ਕੋਈ ਚੱਲਦਾ ਹੈ ਨਹੀਂ, ਉਹ ਤਕੜੀ ਹੈ, ਮਾੜਾ ਹੈ। ਹਟਿਓ ਬਸੂਰਤ ਪਾਛੇ ਸੋ, ਬੜਾ ਝੂਰਦਾ ਹੋਇਆ ਮਸਾ ਮਸਾ ਖੜਾ ਜਿਹਾ ਛੜਾ ਕੇ ਪਿੱਛੇ ਨੂੰ ਮੁੜਿਆ। ਸੰਤਨ ਕੇ ਸਮੀਪ ਜਬ ਆਇਓ, ਜਦੋਂ ਚਾਰੇ ਸੰਤਾਂ ਦੇ ਕੋਲ ਚੱਲ ਕੇ ਆ ਗਿਆ, ਹੱਸੇ ਬਿਲੋਕਤ ਬਚਨ ਲਾਇਓ, ਸਾੜੀ ਮਾਰ ਕੇ ਹੱਸੇ ਹੈ ਤੇ ਉਹਨਾਂ ਨੇ ਬਚਨ ਕਿਹਾ ਇਹ ਪੰਡਿਤ ਜੀ ਨੂੰ, ਕਿਉਂ ਤੂਰਨ ਤੂੰ ਮੁੜ ਕੇ ਆਵਾ, ਤੂੰ ਗੁਰੂ ਧਾਰਨ ਗਿਆ ਸੀ ਉਪਦੇਸ਼ ਲੈਣਾ ਸੀ, ਬੜੀ ਛੇਤੀ ਕਿਉਂ ਮੁੜ ਕੇ ਆ ਗਿਆ, ਕੀਓ ਗੁਰੂ ਕਾ ਤੋਹੇ ਨ ਪਾਵਾ, ਉੱਥੇ ਜਾ ਕੇ ਤੂੰ ਗੁਰੂ ਧਾਰਨ ਕਰ ਲਿਆ ਉਪਦੇਸ਼ ਲਿਆ, ਜਾਵੀ ਨੂੰ ਤੂੰ ਮਹੀਂ ਪਾਇਆ ਨੂੰ ਗੁਰੇ ਹੀ ਰਹਿ ਗਿਆ। ਪੰਡਿਤ ਲੱਜਤ ਬੋਲਿਓ ਬਾਨੀ, ਸੁਣ ਕੇ ਪੰਡਿਤ ਸ਼ਰਮਸ਼ਾਰ ਜਾ ਹੋਇਆ, ਬਚਨ ਬੋਲੇ ਤੇ ਘਰ ਮੈਂ ਇੱਕ ਨਾਰ ਮਹਾਨੀ, ਸੰਤੋ ਕੀ ਦੱਸੀਓ, ਮੰਦਰ ਵਿੱਚ ਤਾਂ ਬੜੀ ਕਹਿੰਦੇ ਭੈੜੀ ਇਸਤਰੀ ਰਹਿੰਦੀ, ਇੱਕ ਲੜਕੀ ਰਹਿੰਦੀ, ਕਰੂਰ ਸੁਭਾਵ ਹੈ ਜਿਸ ਕੇਰਾ, ਕਹਿੰਦੇ ਜਿਹਦਾ ਸੁਭਾਵ ਬੜਾ ਕਰੜਾ ਹੈ, ਬੇਮੋਹਤਾ ਜੈ ਮਾਨ ਕਨੇਰਾ, ਬੜੀ ਹੰਕਾਰ ਨਾ ਬੜੀ ਬੇਮੋਹਤਾ ਬੇਪਰਵਾਹ, ਸੁਣ ਸੰਤਨ ਪੁਨ ਬੈਨ ਅਲਾਇਓ, ਹੋ ਸੰਤਾਂ ਨੇ ਸੁਣ ਕੇ ਫੇਰੇ ਬ੍ਰਹਮਦਾਸ ਕੋਲ ਦੇ ਵਿਦਵਾਨ ਨੂੰ ਬਚਨ ਕਿਹਾ, ਸੋ ਗੁਰ ਤਬ ਜਿਹ ਮਨ ਲਾਇਓ, ਇਹਨੇ ਜਿਹਦੇ ਵਿੱਚ ਤੂੰ ਆਪਣਾ ਮਨ ਲਾਇਆ ਹੋਈ ਅਸਲੀ ਤੇਰਾ ਗੁਰੂ ਉੱਥੇ ਸੀਗਾ, ਨਿਸਾ ਦਿਓਸ ਜਿਹ ਕੀ ਲਿਵ ਉਰ ਮੈਂ, ਰਾਤ ਦਿਨ ਜਿਹਦੀ ਮਨ ਦੀ ਵਿੱਚ ਕਹਿੰਦੇ ਤੇਰੀ ਲਿਵ ਲੱਗੀ ਰਹਿੰਦੀ, ਲਖੀਐ ਸੋ ਲਖਮੀ ਤੇਹ ਘਰ ਮੈਂ, ਕਹਿੰਦੇ ਉਹ ਮੰਦਰ ਦੇ ਵਿੱਚ ਜਾਣ ਲਾ ਉਹ ਮਾਇਆ ਹੀ ਬੈਠੀ ਹੋਈ ਸੀ ਇਸਤਰੀ ਬਣ ਕੇ, ਜਿਹ ਕੋ ਪਾਏ ਨਹੀਂ ਤ੍ਰਿਪਤਾਨਾ, ਜਿਸ ਮਾਇਆ ਨੂੰ ਪਾ ਕੇ ਤੂੰ ਕਹਿੰਦੇ ਰਜਦਾ ਹੀ ਨਹੀਂ ਹੈ, ਤ੍ਰਿਸ਼ਨਾ ਅਧ ਕਹਿ ਅਧਕ ਵਧਾਨਾ, ਕਹਿੰਦੇ ਮਾਇਆ ਪਾ ਪਾ ਕੇ ਤ੍ਰਿਸ਼ਨਾ ਬਹੁਤੀ ਤੋਂ ਬਹੁਤੀ ਵਧਾ ਰਿਹਾ, ਵੀ ਹੋਰ ਮਿਲੇ ਮਾਇਆ ਹੋਰ ਮਿਲੇ, ਸ੍ਰੀ ਨਾਨਕ ਗਤ ਦਾ ਕੋ ਤਿਆਗੀ, ਮਹਾਰਾਜ ਨੂੰ ਸੰਤ ਕਹਿਣ ਲੱਗੇ ਜਿਹੜੇ ਮੁਕਤੀ ਦਾ ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਤੂੰ ਛੱਡ ਕੇ ਪੰਡਤਾ, ਪਰਮਤ ਫਿਰਤ ਅਪਰ ਅਨੁਰਾਗੀ, ਇਹਦੇ ਹੋਰ ਨਾ ਮਗਰ ਪ੍ਰੇਮੀ ਹੋ ਕਿਉਂ ਕਿਉਂ ਭਟਕਦਾ ਫਿਰਦਾ ਮੂਰਖਾ, ਜਾਏ ਸ਼ਮਾਪਨ ਕੋ ਕਰਵਾਵੋ, ਪੰਡਤਾ ਜਾ ਕੇ ਆਪਣੇ ਜਿਹੜੀਆਂ ਭੁੱਲਾਂ ਗਲਤੀਆਂ ਮਾਫ਼ ਕਰਵਾ ਲਾ ਉਹਨਾਂ, ਸ਼ਰਧਾ ਧਰ ਅਡੋਲ ਮਨ ਲਾਵੋ, ਇਸ ਤਰ੍ਹਾਂ ਉਹਨਾਂ ਤੇ ਅਡੋਲ ਸ਼ਰਧਾ ਰੱਖ ਕੇ ਉਹਨਾਂ ਦੇ ਵਿੱਚ ਹੀ ਆਪਣੇ ਮਨ ਨੂੰ ਜੋੜ, ਕਰੋ ਗੁਰੂ ਗਤ ਹੋਵੇ ਤੇਰੀ, ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਾ ਤੇਰੀ ਕਲਿਆਣ ਹੋ ਜਾਏ, ਬਹੁਰ ਨ ਪਾਵੇ ਜਗ ਮਹਿ ਫੇਰੀ, ਦੇਖ ਲਾ ਜੇ ਗੁਰੂ ਨਾਨਕ ਨੂੰ ਗੁਰੂ ਬਣਾ ਲਿਆ ਮੁੜ ਕੇ ਸੰਸਾਰ ਦੇ ਵਿੱਚ ਚੱਕਰ ਨਹੀਂ ਲਾਏਗਾ, ਕਿਤੇ ਕੁੱਤਾ ਬਿੱਲਾ ਬਣ ਕੇ ਨਹੀਂ ਆਏ, ਸੁਣ ਪੰਡਿਤ ਸ਼ਰਧਾ ਧਰ ਪੂਰੀ, ਉਹ ਚਾਰੇ ਸਾਧੂਆਂ ਦਾ ਬਚਨ ਸੁਣ ਕੇ ਬ੍ਰਹਮ ਪੰਡਿਤ ਨੂੰ ਬੜੀ ਸ਼ਰਧਾ ਆ ਗਈ ਹੈ, ਆਨ ਲੀਨ ਪੰਕਜ ਪਦ ਧੂਰੀ, ਉਸੇ ਵੇਲੇ ਬ੍ਰਹਮਦਾਸ ਖੋਟਰੇ ਨੇ ਆ ਕੇ ਮਹਾਰਾਜ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ, ਉਰਤੇ ਸਗਰੀ ਦਵੈਤ ਵਿਸਾਰੀ, ਹਿਰਦੇ ਵਿੱਚ ਜਿਹੜੀ ਦਵੈਤ ਭਾਵ ਸੀ ਸਾਰੀ ਭੁਲਾ ਦੀ ਛੱਡ ਦਿੱਤੀ, ਪਾਹੁਲ ਲੈਣ ਭਇਓ ਅਧਿਕਾਰੀ, ਮਹਾਰਾਜ ਦੇ ਚਰਨਾਂ ਦੇ ਪੋਹ ਲੈਣ ਦਾ ਇਹ ਕਹਿੰਦੇ ਅਧਿਕਾਰੀ ਬਣ ਗਿਆ, ਜਗਿਆਸੂ ਹੱਕਦਾਰ ਬਣ ਗਿਆ, ਸ੍ਰੀ ਗੁਰ ਕਰ ਇਉਂ ਦੁਰਮਤ ਦੂਰੀ, ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਚੋਜਾ ਕਰਕੇ ਨਾ ਤੇਰੀ ਜਿਹੜੀ ਅੰਦਰਲੀ ਖੋਟੀ ਮਦ ਸੀ ਸਾਰੀ ਦੂਰ ਕਰ ਦਿੱਤੀ, ਦੇਤ ਭਏ ਪਦ ਪਾਹੁਲ ਰੂਰੀ, ਉਸ ਤੋਂ ਬਾਅਦ ਫਿਰ ਆਪਣੇ ਚਰਨਾਂ ਦੀ ਜਿਹੜੀ ਪਵਿੱਤਰ ਪਹੁਲ ਹੈ ਇਸ ਨੂੰ ਬਖਸ਼ ਦਿੱਤੀ, ਧਰਮਸ਼ਾਲਾ ਮਹਿ ਸੋ ਬਹਿ ਸਾਇਓ, ਇਸੇ ਜਿੱਥੇ ਉਹ ਮਾਈ ਰਹਿੰਦੀ ਸੀ ਨਾ ਮੰਦਿਰ ਵਿੱਚ, ਉੱਥੇ ਮਾਇਆ ਦਿਖਾ ਕੇ ਫਿਰ ਉਸੇ ਕਹਿੰਦੇ ਧਰਮਸ਼ਾਲਾ ਵਿੱਚ ਇਹਨੂੰ ਕਹਿੰਦੇ ਪੂਜਨੀ ਕਰਕੇ ਬਿਠਾ ਤਾ, ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਕਿਹਾ ਵੀ ਇੱਥੇ ਬੈਠ ਕੇ ਅੰਮ੍ਰਿਤ ਵੇਲੇ ਤੈਨੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ ਹੈ, ਇਸੇ ਤਰ੍ਹਾਂ ਦਾਨ ਵੀ ਕਰਨਾ ਆਏਗਾ, ਇਹਨੂੰ ਕੋਈ ਸੇਵਾ ਕਰਕੇ ਛਕਾਉਣਾ ਤੈਨੇ, ਸਿੱਖੀ ਮਗ ਮਹਿ ਬਹੁ ਨਰ ਆਏ, ਇਸ ਤਰ੍ਹਾਂ ਇਹਦੇ ਕਰਕੇ ਇੱਥੋਂ ਦੇ ਹੋਰ ਲੋਕ ਵੀ ਬਹੁਤ ਹੀ ਸਿੱਖੀ ਪੰਥ ਵਿੱਚ ਆ ਗਏ, ਸਿਮਰਹਿ ਸਤਿਗੁਰ ਕੋ ਲਿਵ ਲਾਏ, ਮਨ ਦੀ ਬਿਰਤੀ ਲਾ ਕੇ ਸਤਿਗੁਰੂ ਦਾ ਜਿਹੜਾ ਬਖਸ਼ਿਆ ਨਾਮ ਉਹ ਸਿਮਰਦੇ, ਕਿਤਕ ਦਿਵਸ ਗੁਰ ਰਾਖਿਓ ਡੇਰਾ, ਇਸ ਤਰ੍ਹਾਂ ਕੁਝ ਕੁ ਦਿਨ ਸਤਿਗੁਰੂ ਜੀ ਨੇ ਇੱਥੇ ਆਪਣਾ ਟਿਕਾਣਾ ਕਰੀ ਰੱਖਿਆ। ਭਾਉ ਭਗਤ ਵਿਸਤਾਰ ਕਨੇਰਾ, ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਇਹਦਾ ਬੜਾ ਭਾਰੀ ਫਲਾ ਕੀਤਾ। ਤਹਿਤ ਵਿਦਾ ਹੋਏ ਬਰਿਆਈ, ਫਿਰ ਉੱਥੋਂ ਦੇ ਲੋਕਾਂ ਤੋਂ ਮਾਰਾ ਮੱਲੋ ਮੱਲੀ ਜਬਰਦਸਤੀ ਵਿਦਾ ਹੋ ਗਏ ਹਨ। ਅਪਰ ਥਾਨ ਗਮਨੇ ਜਗ ਸਾਈ, ਜਗਤ ਦੇ ਮਾਲਕ ਸੰਸਾਰ ਦੇ ਮਾਲਕ ਦੇ ਹੋਰ ਸਥਾਨ ਵੱਲ ਨੂੰ ਚਲੇ ਗਏ ਹਨ। ਅਨਕ ਨਰਨ ਕੋ ਕੀਨ ਉਧਾਰਾ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਲੋਕਾਂ ਦਾ ਉਧਾਰ ਕੀਤਾ ਹੈ। ਗਰਬਨ ਕੋ ਜਿਨ ਗਰਬ ਨਿਵਾਰਾ, ਉਹਨਾਂ ਨੇ ਹੰਕਾਰੀਆਂ ਦਾ ਬੜਾ ਭਾਰੀ ਜਿਹੜਾ ਹੰਕਾਰ ਉਹ ਵੀ ਨਿਵਿਰਤ ਕਰ ਦਿੱਤਾ ਹੈ। ਜਿਸ ਤਰ੍ਹਾਂ ਬਲੀ ਕੰਧਾਰੀ ਨੂੰ ਬੜਾ ਭਾਰੀ ਹੰਕਾਰ ਸੀ, ਤੇ ਉਹ ਗੁਰੂ ਮਹਾਰਾਜ ਨੇ ਕਲਾ ਵਰਤਾ ਕੇ ਉਹਦਾ ਹੰਕਾਰ ਜਿਹਾ ਲਾਹ ਦਿੱਤਾ ਸੀ। ਜਿਸ ਤਰ੍ਹਾਂ ਮਰਦਾਨੇ ਨੂੰ ਪਾਣੀ ਦੇ ਮਹਾਨੇ ਇਹ ਬਲੀ ਕੰਧਾਰੀ ਕੋਲ ਜਲ ਛਕਣ ਲਈ ਭੇਜਿਆ ਸੀ, ਜਿੱਥੇ ਉਹ ਪੰਜਾ ਸਾਹਿਬ ਅਸਥਾਨ ਬਣਿਆ ਹੋਇਆ, ਉੱਪਰੋਂ ਪਹਾੜ ਦੇ ਬਲੀ ਕੰਧਾਰੀ ਦੀ ਵੀ ਜਗ੍ਹਾ ਬਣੀ ਹੋਈ ਹੈ। ਜਿਵੇਂ ਇੱਥੇ ਮਹਾਰਾਜ ਜੀ ਗਏ ਸੀ, ਇੱਥੇ ਕੌਤਕ ਹੋਇਆ ਸੀ, ਉਹ ਕੱਲ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਆ ਜਾਏਗਾ। ਹੁਣ ਸਮਾਂ ਹੋਇਆ, ਜਿਸ ਕਰਕੇ ਇੱਥੇ ਹੀ ਸਮਾਪਤੀ ਹੈ ਜੀ। ਤਹਿਤ ਵਿਦਾ ਹੋਏ ਬਰਿਆਈ, ਅਪਰ ਥਾਨ ਗਮਨੇ ਜਗ ਸਾਈ, ਅਨਕ ਨਰਨ ਕੋ ਕੀਨ ਉਧਾਰਾ, ਗਰਬਨ ਕੋ ਜਿਨ ਗਰਬ ਨਿਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਭਵੇਕ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਤਾਰਨ ਹਾਰ। ਤੂੰ ਠਾਕ